ਚਿਮੋਨ ਵਾਂਗੂ ਸਾਥ ਲੱਭਿਆ ਕਰੇਂਗੀ ਚਾਦਰਾਂ ਨਾ ਪਾਈਆਂ ਜਿਹੜੇ ਯਾਰ ਦੀਆਂ ਅੱਤ ਗਾਣਾ ਵੀ ਬਹੁਤ ਵਧੀਆ ਗਾਣਾ ਭਾਜੀ ਵੀ ਹਰੇਕ ਜਵਾਨੀ ਦੇ ਨਾਲ ਨਾਲ ਤੁਰਨਾ ਪੈਂਦਾ ਗਾਉਣ ਵਾਲਿਆਂ ਨੂੰ ਵੀ ਨੱਬੇ ਦੇ ਜੰਮੇ ਹੋਣਾ ਉਹਨਾਂ ਨੂੰ ਪਤਾ ਵੀ ਮਾਰੀਓ ਕੀ ਚੀਜ਼ ਆ ਮਾਰੀਓ ਸਹੀ ਗੱਲ ਹੈ ਭਰਾਵਾ ਯਾਦ ਹੈ ਮੈਨੂੰ ਭਾਜੀ ਮੈਂ ਆਹ ਗਾਣੇ ਦਾ ਬੜਾ ਫੈਨ ਹਾਂ ਪੋਕੇਮੋਨ ਮੁੰਡੇ ਦਾ ਬਹੁਤ ਵਧੀਆ ਗਾਣਾ ਗਾਇਆ ਬਹੁਤ ਵਧੀਆ ਗਾਣਾ ਗਾਇਆ ਤੇ ਬਹੁਤ ਵਧੀਆ ਚੱਲ ਰਿਹਾ ਆ ਮੇਰੇ ਖਿਆਲ ਨਾਲ ਹਰੇਕ ਨੇ ਫੇਸਬੁੱਕ ਤੇ ਸ਼ੇਅਰ ਕੀਤਾ ਸੀ ਨਾ ਇਹ ਤੇ ਸੋਸ਼ਲ ਮੀਡੀਆ ਤੇ ਵੀ ਸਾਰੇ ਪਾਸੇ ਜਿਹੜਾ ਬਹੁਤ ਵਧੀਆ ਚੱਲ ਰਿਹਾ ਤੇ ਗਾਣਾ ਤੇ ਹਰਮਨ ਪਰਮਾਰ ਦੀ ਫਰਮਾਇਸ਼ ਤੇ ਆਪਾਂ ਇਹ ਸੋਹਣਾ ਨਿਊਜ਼ੀਲੈਂਡ ਰੇਡੀਓ ਸ਼ੋਅ ਤੇ ਚਲਾਇਆ ਜੀ ਅਫੀਸ਼ੀਅਲ ਪ੍ਰਮੋਟਰ ਆਪਣੇ ਹਿਸਟਰੀ ਤੋਂ ਤੇ ਅੱਛਾ ਨਹੀਂ ਠੀਕ ਹੈ ਤੇ ਗਾਣਾ ਬਹੁਤ ਵਧੀਆ ਤੇ ਹੋਰ ਆਪਾਂ ਇੱਕ ਬੁਝਾਰਤ ਪਾਈ ਸੀ ਪਹਿਲਾਂ ਉਹਦਾ ਜਵਾਬ ਦੇ ਦਈਏ ਤੇ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ ਤੇ ਅਸੀਂ ਪੁੱਛਿਆ ਸੀਗਾ ਜੀ ਵੀ ਤੁਸੀਂ ਇੱਕ ਹਨੇਰੇ ਕਮਰੇ 'ਚ ਵਿੱਚ ਬੈਠੇ ਆ ਤੇ ਤੁਹਾਡੇ ਕੋਲ ਇੱਕ ਮੋਮਬੱਤੀ ਆ ਇੱਕ ਤੁਹਾਡੇ ਕੋਲ ਲੱਕੜੀ ਆ ਤੇ ਇੱਕ ਗੈਸ ਵਾਲਾ ਚੁੱਲ੍ਹਾ ਆ ਤੇ ਇੱਕੋ ਇੱਕ ਤੀਲੀ ਆ ਤੁਸੀਂ ਕਿਹੜੀ ਚੀਜ਼ ਨੂੰ ਪਹਿਲਾਂ ਚਲਾਓਗੇ ਤੇ ਸਾਨੂੰ ਜਵਾਬ ਆਇਆ ਜੀ ਮੋਮਬੱਤੀ ਗੈਸ ਵਾਲਾ ਚੁੱਲ੍ਹਾ ਹੈ ਨਾ ਲੱਕੜੀ ਕਿਸੇ ਨੇ ਨਹੀਂ ਕਿਹਾ ਪਰ ਜਿਹੜਾ ਸਹੀ ਜਵਾਬ ਸੀ ਉਹ ਸੀਗਾ ਜੀ ਸਭ ਤੋਂ ਪਹਿਲਾਂ ਆਪਾਂ ਤੀਲੀ ਜਲਾਵਾਂਗੇ ਕਿਉਂਕਿ ਤੀਲੀ ਜਲੂਗੀ ਤਾਂ ਬਾਕੀ ਚੀਜ਼ਾਂ ਜਲਣਗੀਆਂ ਬਿਲਕੁਲ ਠੀਕ ਹੈ ਨਾ ਤੇ ਪਰ ਇਹ ਮੇਰੇ ਖਿਆਲ ਨਾਲ ਥੋੜ੍ਹੀ ਆਸਾਨ ਵੀ ਸੀ ਉਹਨਾਂ ਲੋਕਾਂ ਲਈ ਜਿਹਨਾਂ ਨੇ ਕਿ ਰਾਤ ਦੇ ਬਿਜਲੀ ਦੇ ਕੱਟ ਇੰਡੀਆ ਦੇ ਵਿੱਚ ਦੇਖੇ ਹੋਏ ਆ ਨਾ ਹੈਨਾ ਹਾਂਜੀ ਹਾਂਜੀ ਜਿਹਨਾਂ ਨੂੰ ਪਤਾ ਵੀ ਬਿਜਲੀ ਜਾਂਦੀ ਤਾਂ ਕੀ ਕਰੀਦਾ ਹੁੰਦਾ ਜਦੋਂ ਮੱਛਰ ਲੜਦਾ ਹੈ ਨਾ ਇੱਕ ਤਾਂ ਹਨੇਰਾ ਹੋ ਜਾਂਦਾ ਫਿਰ ਤੇ ਇੱਕ ਕਈਆਂ ਨੇ ਦੀਵਾ ਬਣਾ ਕੇ ਰੱਖਿਆ ਹੁੰਦਾ ਮਿੱਟੀ ਦੇ ਤੇਲ ਦਾ ਨਾ ਸ਼ਰਾਬ ਵਾਲੀ ਬੋਤਲ ਨਹੀਂ ਹੁੰਦੀ ਪਊਆ ਜਿਹੜਾ ਉਹਦੇ ਵਿੱਚ ਮਿੱਟੀ ਦਾ ਤੇਲ ਭਰ ਕੇ ਨਾ ਤੇ ਉਹਦਾ ਜਿਹੜਾ ਢੱਕਣ ਆ ਚ ਹੋਲ ਕਰਕੇ ਕੱਪੜਾ ਲਾਇਆ ਹੁੰਦਾ ਹੈ ਨਾ ਚੱਲਣ ਬੱਤੀ ਜਿਹੜੀ ਆ ਆ ਬੱਤੀ ਬੱਟੀ ਹੁੰਦੀ ਆ ਕੱਪੜੇ ਦੀ ਹੁੰਦੀ ਕਈ ਵਾਰੀ ਰੂੰ ਦੀ ਹੁੰਦੀ ਆ ਹੈਨਾ ਨਾਲੇ ਜਿੱਥੇ ਜਗਦਾ ਉੱਥੇ ਕਾਲਾ ਹੋ ਜਾਂਦਾ ਉਹ ਸੂਰਜ ਗ੍ਰਹਿਣ ਲੱਗਣਾ ਹੈ ਨਾ ਤੇ ਉਹਨੇ ਕਹਿਣਾ ਜੀ ਕੋਈ ਵੀ ਇੱਕ ਗਲਾਸ ਲੈ ਲਓ ਜਿਹੜਾ ਸ਼ੀਸ਼ਾ ਲੈ ਲਓ ਤੇ ਉਹਨੂੰ ਹੈ ਨਾ ਬਾਲ ਕੇ ਉਹ ਜਿਹੜਾ ਤੇ ਉਹਨੂੰ ਕਾਲਾ ਕਰ ਲਓ ਤਾਂ ਕਿ ਤੁਸੀਂ ਸੂਰਜ ਗ੍ਰਹਿਣ ਦੇਖ ਸਕੋ ਹੈਨਾ ਮੇਰੇ ਖਿਆਲ ਪਤਾ ਨਹੀਂ ਕਿੰਨਿਆਂ ਕਿ ਨੇ ਇਹ ਪੰਗੇ ਲਏ ਹੋਣੇ ਆ ਕਿਉਂਕਿ ਸਿੱਧਾ ਤੁਸੀਂ ਸੂਰਜ ਗ੍ਰਹਿਣ ਵੱਲ ਦੇਖ ਨਹੀਂ ਸਕਦੇ ਤੁਹਾਡੀ ਅੱਖਾਂ ਜਿਹੜੀਆਂ ਉਹ ਹੋ ਜਾਂਦੀਆਂ ਹਨਾ ਤੇ ਕਈ ਲੋਕੀ ਭਰਾਵਾ ਐਕਸਰੇ ਚੱਕੀ ਫਿਰਦੇ ਹੁੰਦੇ ਸੀ ਐਕਸਰੇ ਚੱਕੀ ਫਿਰਨਾ ਐਕਸਰੇ ਵੀ ਕੀ ਹੈ ਕਿ ਸੂਰਜ ਗ੍ਰਹਿਣ ਦੇਖਣਾ ਆਹੋ ਤੇ ਉਹ ਵੀ ਯਾਦਾਂ ਸੀਗੀਆਂ ਹਨਾ ਕਿੱਥੇ ਰਹਿ ਗਈਆਂ ਅੱਜ ਕੱਲ੍ਹ ਤਾਂ ਫੇਸਬੁੱਕ ਤੇ ਚੰਦਰ ਗ੍ਰਹਿਣ ਵੀ ਲੱਗਦਾ ਹੁੰਦਾ ਹੈ ਨਾ ਬਈ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਇੱਕ ਵਾਰੀ ਭਰਾਵਾ ਪਤਾ ਨਹੀਂ ਕੀ ਕਹਿੰਦੇ ਵੀ ਰਾਤ ਨੂੰ ਹਨਾ ਕੋਈ ਤਾਰਾ ਟੁੱਟਿਆ ਤਾਂ ਉਹ ਰਾਤ ਨੂੰ ਜਿੱਦਾਂ ਆਕਾਸ਼ 'ਚ ਜਗੋ ਮਕਾਉਣਾ ਭਰਾਵਾ ਸਾਰੀ ਰਾਤ ਅਸੀਂ ਨਾ ਰਜਾਈ ਲੈ ਕੇ ਉੱਤੇ ਬੈਠੇ ਰਹੇ ਚੁਬਾਰੇ ਦੇ ਦਿਖਿਆ ਹੀ ਕੁਛ ਨਹੀਂ ਦਿਖਿਆ ਹੀ ਕੁਛ ਨਹੀਂ ਭਰਾਵਾ ਚੰਦਰ ਗ੍ਰਹਿਣ ਜਦੋਂ ਲੱਗਦਾ ਹੁੰਦਾ ਸੀ ਜਦੋਂ ਫਿਲਮਾਂ 'ਚ ਤਾਂ ਦਿਖਾਉਂਦੇ ਨਾ ਇੱਕਦਮ ਲੱਗਾ ਨਾਲ ਹੀ ਹਟ ਗਿਆ ਹਨਾ ਉਹ ਤਾਂ ਭਰਾਵਾ ਕਿੰਨਾ ਕਿੰਨਾ ਚਿਰ ਚੱਲਦਾ ਹੁੰਦਾ ਬੰਦਾ ਕਹਿੰਦਾ ਯਾਰ ਕਿਹੜਾ ਦੇਖੂਗਾ ਪੂਰਾ ਹਨਾ ਅੱਗੇ ਬਾਈ ਸਾਡੇ ਪਿੰਡ 'ਚ ਰੌਲਾ ਪੈ ਗਿਆ ਚੰਦ ਦੇ ਘਰੇ ਕੌਣ ਦੀਦਾ ਸਾਰਾ ਪਿੰਡ ਚੰਦ ਨੂੰ ਦੇਖੀ ਜਾਵੇ ਚਿਹਰੇ ਬਣਾਉਣ ਲੱਗ ਪਏ ਲੋਕੀ ਬੁੱਢੀ ਮਾਈ ਫਿਰ ਭਾਜੀ ਇੱਕ ਵਾਰੀ ਕਈ ਤਿੰਨ ਤਾਰੇ ਦੀਦੇ ਹੁੰਦੇ ਸੀ ਨਾ ਕਿਤੇ ਉਹ ਕਿਹੜਾ ਫਾਰਵਰਡ ਦੀ ਮਹਿੰਗੀ ਆ ਜੀ ਸਰਵਰ ਦੀ ਹਾਂ ਸਹੀ ਗੱਲ ਹੈ ਪੁਰਾਣੇ ਜਿਹੜੇ ਸਾਡੇ ਬਜ਼ੁਰਗ ਸੁਣਦੇ ਹੋਣਗੇ ਉਹਨਾਂ ਨੂੰ ਇਹ ਚੀਜ਼ਾਂ ਦਾ ਜ਼ਿਆਦਾ ਪਤਾ ਨਾ ਕਿ ਯਾਰ ਤਿੰਨ ਤਾਰੇ ਆ ਆਹ ਫਾਰਵਰਡ ਦੀ ਮਹਿੰਗੀ ਆ ਨਾ ਫਾਰਵਰਡ ਆ ਗੱਬੇ ਉਹ ਇੱਕ ਇੱਕ ਉਹ ਵੀ ਹੁੰਦਾ ਸੀ ਚੋਰ ਛਪਾਈ ਵਾਲੇ ਯਾਰ ਚਾਰ ਜਿਹੜੇ ਪਰ ਇਹ ਚੀਜ਼ਾਂ ਉਹਨਾਂ ਨੂੰ ਪਤਾ ਜਿਹੜੇ ਰਾਤ ਨੂੰ ਜਿੱਦਾਂ ਕੋਠੇ ਤੇ ਬਾਹਰ ਮੰਜੇ ਡਾ ਕੇ ਸੌਣ ਵਾਲੇ ਬੰਦੇ ਆ ਅੱਜ ਕੱਲ੍ਹ ਤਾਂ ਕਿੱਥੇ ਸੌਂਦਾ ਹੋਣਾ ਮੈਨੂੰ ਲੱਗਦਾ ਕੋਈ ਹੈਨਾ ਘਰ ਪੱਕੇ ਹੋ ਗਏ ਸੀਮੈਂਟ ਵਾਲੇ ਹਨਾ ਇੱਕ ਤਾਂ ਫਰਸ਼ ਉਦਾ ਸੇਕ ਮਾਰਦਾ ਇੱਕ ਬੰਦਾ ਕਹਿੰਦਾ ਚੱਲ ਏਸੀ ਲੱਗਾ ਅੰਦਰ ਏਸੀ ਚ ਸੋਨੇ ਆ ਜਾਂ ਕੂਲਰ ਲਾ ਕੇ ਸੋਨੇ ਆ ਹਨਾ ਉਹ ਜਮਾਨੇ ਸੀ ਜਦੋਂ ਇਹ ਸਹੂਲਤਾਂ ਘੱਟ ਸੀਗੀਆਂ ਸਾਡੇ ਤਾਂ ਭਰਾਵਾ ਕਿਸੇ ਪਿੰਡ ਚ ਕਿਸੇ ਨੇ ਏਸੀ ਲਾ ਲੈਣਾ, ਸਾਡਾ ਟ੍ਰਾਂਸਫਾਰਮਰ ਉੱਡ ਜਾਂਦਾ ਹੁੰਦਾ ਸੀ, ਅਸੀਂ ਉਹਨੂੰ ਗਾਲਾਂ ਕੱਢਣੀ। ਨਹੀਂ ਭਾਜੀ ਪਤਾ ਕਿੱਦਾਂ ਹੁੰਦਾ ਸੀ, ਜਦੋਂ ਕਿਹੜੀ ਬੱਤੀ ਚੱਲ ਜਾਣੀ ਹੈ ਨਾ, ਸਾਰਾ ਪਿੰਡ ਕੋਠੇ ਤੇ ਚੜ ਜਾਣਾ, ਜਿੱਦਾਂ ਨਾ ਰੌਣਕ ਮੇਲਾ ਜਾਂ ਦੁਆਰਾ ਲਾ ਜਾਂਦਾ ਹੈ ਨਾ, ਜਦੋਂ ਬੱਤੀ ਆ ਜਾਣੀ ਅੰਕਲ ਜੀ ਬੱਤੀ ਕਦੋਂ ਆਉਣੀ ਆ। ਉਹ ਭਾਜੀ ਸਾਡੇ ਨਾ ਘਰ ਦਾ ਨੰਬਰ ਕਿਸੇ ਨੇ, ਜਿੱਦਾਂ ਉਹਨਾਂ ਦਾ ਬਿਜਲੀ ਵਾਲਿਆਂ ਦੇ ਪਿੱਛੇ 33 ਲੱਗਦਾ ਸੀ ਨਾ, ਸਾਡੇ ਪਿੱਛੇ 33 ਲੱਗਦਾ ਸੀ, ਘਰ ਦੇ ਨੇ ਉਹਨਾਂ ਦਾ 30 ਲੱਗਦਾ ਸੀ ਪਿੱਛੇ। ਉਹ ਕਈ ਵਾਰੀ 3-2 ਵਾਰੀ ਦੱਬਿਆ ਹੁੰਦਾ ਸਾਡੇ ਘਰੇ ਫੋਨ ਆਉਂਦਾ ਹੁੰਦਾ ਸੀ ਬਿਜਲੀ ਵਾਲਿਆਂ ਦਾ ਕਈ ਭੁਲੇਖੇ ਦਾ। ਅੱਛਾ, ਇਹ ਵੀ ਉੱਦੀ ਕਹਿੰਦਾ ਸੀਗਾ ਵੀ ਬੱਤੀ ਤੁਹਾਡੀ ਨੀ ਆਉਣੀ ਵੀਰੇ, ਟ੍ਰਾਂਸਫਾਰਮ ਜ਼ਿਆਦਾ ਸੜ ਗਿਆ। ਚਲੋ ਇੱਕ ਕਾਲਰ ਜਿਹੜੇ ਇਹਨਾਂ ਨਾਲ ਗੱਲ ਕਰੀਏ ਪਹਿਲਾਂ, ਕੱਟ ਗਿਆ ਇੱਕ, ਸੋਰੀ ਥੋੜ੍ਹਾ ਲੇਟ ਹੋ ਗਿਆ ਫੋਨ ਚੱਕਣ 'ਚ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ ਸਾਨੂੰ, ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਇੰਡੀਆ ਦੀਆਂ ਜਦੋਂ ਬੱਤੀ ਚੱਲ ਜਾਂਦੀ ਸੀ ਹੈ। ਅਤੇ ਭਰਾਵਾ ਕਈ ਵਾਰੀ ਤਾਂ ਹੈ ਨਾ ਲੋਕਾਂ ਨੇ ਇੱਦਾਂ ਫੋਨ ਕਰਨਾ, ਉਹਨੇ ਚੱਕ ਕੇ ਰੱਖ ਦੇਣਾ ਸਾਈਡ 'ਤੇ, ਅੰਗੇਜ ਹੀ ਆਈ ਜਾਣਾ। ਚਲੋ ਇੱਕ ਉਹ ਭਾਜੀ ਕਈ ਵਾਰੀ ਨਾ ਮੈਂ ਤੁਹਾਨੂੰ ਦੱਸਦਾ ਮੈਨੂੰ ਕਿਹੜੀ ਗੱਲ ਯਾਦ ਆ ਜਾਂਦੀ ਹੈ ਨਾ, ਜਦੋਂ ਸਾਡੀ ਮਾਤਾ ਨੇ ਕੱਪੜੇ ਕੁੱਪੜੇ ਧੋਣੇ ਹੋਣੇ ਹੈ ਨਾ, ਤੁਹਾਨੂੰ ਪਤਾ ਇਕੱਠੇ ਕਿੱਦਾਂ ਹੋ ਜਾਂਦੇ ਪਿੰਡਾਂ 'ਚ ਕੱਪੜੇ, ਜਦੋਂ ਧੋਣ ਧੋਣ ਲੱਗਣਾ ਕਿਹੜੀ ਬੱਤੀ ਚੱਲ ਜਾਣੀ, ਮੋਟਰ ਬੰਦ ਹੋ ਜਾਣੀ, ਕੋਈ ਪ੍ਰੋਬਲਮ ਹੈ ਮੈਨੂੰ ਲੱਗਦਾ ਲਾਈਨ ਦੇ ਵਿੱਚ ਹਨਾ। ਉਹ ਭਰਾਵਾ ਵਾਸ਼ਿੰਗ ਮਸ਼ੀਨਾਂ ਜਦੋਂ ਪਹਿਲਾਂ ਪੁਰਾਣੀਆਂ ਦੇਖੀਆਂ ਕਿਸੇ ਨੇ ਕਿੱਦਾਂ ਦੀਆਂ ਹੁੰਦੀਆਂ ਸੀ, ਉਹ ਗੋਲ ਜਿਹਾ ਡਰੰਮ ਜਿਹਾ ਹੁੰਦਾ ਸੀ ਹਨਾ, ਉਹ 'ਚ ਇੱਕ ਚੱਕਰੀ ਜਿਹੀ ਘੁੰਮਦੀ ਹੁੰਦੀ ਸੀ ਹਨਾ। ਤੇ ਚਲੋ ਇੱਕ ਪਹਿਲਾਂ ਕਾਲਰ ਜੁੜੇ ਇਹਨਾਂ ਨਾਲ ਗੱਲ ਕਰਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ? ਲਓ ਜੀ, ਸੁਰਿੰਦਰ ਕੌਰ ਹੁਣਾਂ ਦਾ ਗਾਣਾ ਜਿਹੜਾ ਆ ਉਹਦੀ ਫਰਮਾਇਸ਼ ਆਈ ਆ। ਤੇ ਆਪਾਂ ਗੱਲ ਕਰਦੇ ਸੀ ਵਾਸ਼ਿੰਗ ਮਸ਼ੀਨ ਦੀ ਹਨਾ, ਕਿਤੇ ਤਾਂ ਉਹਦਾ ਇੱਕ ਹਨਾ ਇੱਦਾਂ ਪੈਪ ਜਿਹਾ ਹੋਣਾ, ਜਦੋਂ ਉੱਪਰ ਨੂੰ ਲਮਕਾ ਦੇਣਾ ਤਾਂ ਉਹਦਾ ਪਾਣੀ ਨਹੀਂ ਨਿਕਲਣਾ ਹਨਾ, ਜਦੋਂ ਪਾਣੀ ਕੱਢਣਾ ਹੁੰਦਾ ਸੀ ਪੈਪ ਲਾ ਕੇ ਸਾਈਡ 'ਤੇ ਕਰ ਦੇਣਾ, ਸਾਰੇ ਖਾਲੀ ਹੋ ਜਾਣੀ ਹਨਾ ਉਦੋਂ, ਨਹੀਂ ਤਾਂ ਆਮ ਤੌਰ 'ਤੇ ਤਾਂ ਥਾਪੀਆਂ ਦੇ ਨਾਲ ਹੀ ਧੋਂਦੇ ਰਹੇ ਹਨਾ ਕੱਪੜੇ, ਜਾ ਕੇ ਚਲੇ 'ਤੇ ਜਾਂ ਮੋਟਰ 'ਤੇ ਜਾਂ ਜਿਹੜਾ ਘਰ ਆਪਣੇ ਮੋਟਰਾਂ ਲੱਗੀਆਂ ਹੁੰਦੀਆਂ ਸੀ ਨਲਕੇ 'ਤੇ, ਉਹ 'ਤੇ ਕੱਪੜੇ ਧੋ ਲੈਣੇ ਵੱਡੇ ਵੱਡੇ ਟੱਬਾਂ ਦੇ ਵਿੱਚ ਡੋਬ ਕੇ। ਛਾਲਾ ਮਾਰ ਮਾਰ ਕੇ ਗੇੜੀ ਚੜ੍ਹਾ, ਕਈ ਤਾਂ ਭਾਰੇ ਬੜੇ ਹੁੰਦੇ ਉੱਤੇ ਬਹਿ ਜਾਣਾ ਤਾਂ ਨੀ ਥੱਲੇ ਹੁੰਦਾ, ਮੈਂ ਤਾਂ ਭੱਜ ਜਾਂਦਾ ਹੁੰਦਾ ਸੀ, ਮੈਂ ਕਿਹਾ ਲੈ ਹੁਣ ਨੀ ਗੇੜਨ ਲਾ ਦੇਣਾ। ਮੱਝਾਂ ਨੇ ਜਦੋਂ ਪੂਛਾ ਮਾਰਨੀ ਆ ਗੋਹੇ ਨਾਲ ਲਿਬੜੀ ਆ, ਉਦੋਂ ਬਹੁਤ ਖਿੱਚ ਚੜ੍ਹਦੀ ਹੁੰਦੀ ਸੀ ਨਾ, ਨਾਲੇ ਤਾਂ ਨਵਾਉਣਾ ਨਾਲੇ ਉਹਨੇ ਪੂਛਾ ਮਾਰਨੀਆਂ, ਤੇ ਡੇਲੀ ਨਵਾਉਂਦੇ ਹੁੰਦੇ ਸੀ ਮੇਰੇ ਖਿਆਲ ਨਾਲ ਦੋ ਟਾਈਮ ਹਨਾ, ਕਿਉਂਕਿ ਕੀ ਹੁੰਦਾ ਗਰਮੀ ਨਹੀਂ, ਠੰਡ ਚ ਨੀ ਗਰਮੀ ਚ ਤਾਂ ਨਲਾਉਂਦੇ ਨਾ, ਕਿਉਂਕਿ ਗਰਮੀ ਦੇ ਨਾਲ ਜਿਹੜਾ ਦੁੱਧ ਘੱਟ ਜਾਂਦਾ ਨਹੀਂ ਤਾਂ, ਜੋ ਜ਼ਿਆਦਾ ਗਰਮੀ ਹੋਵੇ ਨਾ। ਤੇ ਅਸੀਂ ਤਾਂ ਜਿੱਦਾਂ ਦੋ ਟਾਈਮ ਨਵਾਉਂਦੇ ਰਹੇ ਹਾਂ, ਤੇ ਸਵੇ ਪਹਿਲਾਂ ਦੁਪਹਿਰ ਕਿ ਜੇ ਨੂੰ ਫਿਰ ਸ਼ਾਮ ਨੂੰ ਫਿਰ ਨਵਾਉਣਾ ਹਨਾ, ਗਾਵਾਂ ਨੂੰ ਬਹੁਤ ਗਾਵਾਂ ਖਾਸ ਕਰਕੇ ਜਿਹੜੀਆਂ ਜਰਸੀ ਆ। ਤੁਲਨਾ ਤਾਂ ਸਹੀ ਸੀ ਬਿਲਕੁਲ, ਕਹਿਣ ਦਾ ਮਤਲਬ ਉਹਨੇ ਆਪਣੇ ਦਿਲ ਦੇ ਪ੍ਰਭਾਵ ਦੱਸਿਓ ਸੀ, ਮਾੜੇ ਬੰਦੇ ਸ਼ੁੱਧ ਪੰਜਾਬੀ ਚ ਪੂਰੀ ਫੀਲਿੰਗ ਆਈ ਹੋਈ ਸੀ ਹੈ। ਨਹੀਂ ਗੱਲ ਓਦਾਂ ਪੱਕੀ ਹੈ ਨਾ, ਆਪਣਾ ਪਸ਼ੂਆਂ ਦੇ ਨਾਲ ਕਿੰਨਾ ਪਿਆਰ ਹੁੰਦਾ ਹੈ ਨਾ, ਸਹੀ ਗੱਲ ਆ ਭਾਈ, ਛੋਟੇ ਹੁੰਦੇ ਉਹਨਾਂ ਦੇ ਰੱਖਿਆ ਹੋਵੇ ਘਰੇ ਕੁੱਤਾ ਰੱਖਿਆ, ਪਤਾ ਰਹਿੰਦਾ ਯਾਰ ਵੀ ਸਾਡੇ ਜਾਨਵਰ ਆ ਜਾਂ ਕੁਛ ਵੀ ਹੈ ਨਾ, ਜਾਨਵਰ ਕੋਈ ਵੀ ਹੋਵੇ ਚਾਹੇ। ਬਿਲਕੁਲ ਬਿਲਕੁਲ ਬਿਲਕੁਲ, ਇਹ ਬਿਲਕੁਲ ਜੀ, ਆਪਾਂ ਗੱਲ ਜ਼ਿਆਦਾ ਲੰਬੀ ਖਿੱਚਤੀ, ਤੁਹਾਡਾ ਸਹੀ ਜਵਾਬ ਹੈਗਾ ਜੀ, ਪਹਿਲਾਂ ਤੀਲੀ ਬਣਾਂਗੇ ਹੈ ਨਾ। ਤੀਲੀ ਪੜਾ ਕੇ ਪਹਿਲਾਂ ਲਾਈਫ ਲਾਈਨ ਦਿਆ ਕਰੀਏ ਮੈਂ ਕਹਿੰਦਾ ਮੈਂ ਕਿਹਾ ਅਗਲੀ ਵਾਰ ਜਦੋਂ ਬਾਜ਼ਾਰ ਚ ਪਾਵਾਂਗੇ ਆਪਾਂ ਲਾਈਫ ਲਾਈਨਾਂ ਰੱਖ ਲਈਏ ਕੌਣ ਬਣੇਗਾ ਕਰੋੜਪਤੀਆਂ ਨੂੰ ਨਾ ਕਰੋੜਪਤੀ ਦੇਖੀ ਜਾਣਾ ਕਹਿੰਦਾ ਅੱਛਾ ਇੰਨੇ ਜਿੱਤ ਗਿਆ ਹੈਨਾ ਮੈਂ ਵੀ ਜਾਊਂਗਾ ਮੁੜ ਕੇ ਸਲਾਮ ਡੌਗ ਮਿਲੀਅਨ ਏਅਰ ਆਇਆ ਦੇਖ ਲਓ ਕਿੰਨੀ ਹਿੱਟ ਹੋ ਗਈ ਯਾਰ ਤੇ ਰਿਐਲਿਟੀ ਤੇ ਬੇਸ ਸੀ ਯਾਰ ਨਾ ਬਹੁਤ ਵਧੀਆ ਤੇ ਚਲੋ ਆਪਾਂ ਨੂੰ ਫਰਮਾਇਸ਼ ਆਈ ਹੈ ਜੀ ਜਿਹੜੇ ਗਾਣੇ ਦੀ ਆਪਾਂ ਉਹ ਪਲੇ ਕਰ ਦਈਏ ਮੁੜ ਕੇ ਆ ਕੇ ਗੱਲਾਂ ਬਾਤਾਂ ਇੱਦਾਂ ਜਾਰੀ ਰੱਖਦੇ ਹਾਂ ਦੋ ਗਾਣੇ ਦੀ ਫਰਮਾਇਸ਼ ਹੈ ਇੱਕ ਤੇਰੇ ਬਿਨਾਂ ਮੌਂਟੀ ਵਾਰਿਸ ਦਾ ਮੌਂਟੀ ਵਾਰਿਸ ਦਾ ਤੇ ਇੱਕ ਸੁਰਿੰਦਰ ਕੌਰ ਜੀ ਹੋਣਾ ਦਾ ਹਾਂਜੀ ਤੇ ਆਪਾਂ ਇਹ ਦੋਵੇਂ ਪਲੇ ਕਰਦੇ ਚੱਲਦੇ ਹਾਂ ਲੈਣਾ ਨਜਾਇਜ਼ ਸੋਹਣਿਆ ਜੇ ਤੂੰ ਜਾਣ ਗਿਆ ਸਾਡੀ ਕਮਜ਼ੋਰੀ ਉਹ ਤੂੰ ਤੇ ਸੱਚੀ ਰੱਬ ਪਾਣੇ ਪੈ ਗਏ ਤੇਰੇ ਹੱਥ ਚ ਫੜਾਤੀ ਅਸਾਂ ਡੋਰੀ ਦਰ ਦਰ ਨਾ ਮਾਰਨੇ ਟੱਕਰਾ ਜਿਹੜੇ ਹੁੰਦੇ ਨੇ ਮੁਰੀ ਦੇ ਇੱਕੋ ਦਰ ਦੇ ਜੇ ਤੇਰੇ ਬਿਨਾ ਸਰਦਾ ਹੁੰਦਾ ਉਹ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਉਹ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਹੁੰਦਾ ਏ ਟਾਈਮ ਕੱਢਦਾ ਉਹ ਜਿਹੜਾ ਯਾਰ ਪਿੱਛੇ ਲੱਗ ਜਾਂਦਾ ਏ ਉਹ ਲੋਕਾਂ ਪਿੱਛੇ ਫਿਰ ਕਦੇ ਨਹੀਂ ਉਹ ਲੱਗਦਾ ਉਹ ਤੈਨੂੰ ਚਾਹੁੰਦੇ ਬਸ ਤਾਂ ਨੀ ਬੋਲਦੇ ਤੈਨੂੰ ਚਾਹੁੰਦੇ ਬਸ ਤਾਂ ਨੀ ਬੋਲਦੇ ਨਹੀਂ ਤੇ ਦੰਦਾਂ ਥੱਲੇ ਜੀਵ ਕਾਨੂੰ ਧਰਦੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਉਹ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਕਾਤੋਂ ਰੁਸ ਰੁਸ ਬੇਨਾ ਏ ਵੇ ਟੁੱਟੀਆਂ ਦੇ ਦੁੱਖ ਚੰਦਰੇ ਉਹ ਟੁੱਟੀਆਂ ਦੇ ਦੁੱਖ ਚੰਦਰੇ ਕਾਤੋਂ ਟੁੱਟ ਟੁੱਟ ਪੈਣਾ ਏ ਟੁੱਟ ਟੁੱਟ ਪੈਣਾ ਏ ਹੋ ਤੇਰੇ ਚਿੱਤ ਚਿੱਤ ਵੀ ਨੀ ਸਜਣਾ ਹੋ ਤੈਨੂੰ ਪਾਉਣ ਦੇ ਲਈ ਕੀ ਗਵਾਲਿਆ ਹੋ ਮੁੜ ਉਹਦੇ ਨਾਲ ਕਲਾਮ ਕੀਤੀ ਨਾ ਤੂੰ ਸਾਨੂੰ ਜਿਹਦੇ ਨਾਲ ਬੋਲਣੋ ਹਟਾ ਲਿਆ ਤੂੰ ਜੋ ਕਈਆਂ ਸਿਰ ਮੱਥੇ ਮੰਨੀਆਂ ਤੂੰ ਜੋ ਕਈਆਂ ਸਿਰ ਮੱਥੇ ਮੰਨੀਆਂ ਤੇਰਾ ਮੁੱਢ ਤੋਂ ਰਹਿਆ ਪਾਣੀ ਭਰ ਦੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਉਹ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਨੱਕੇ ਚੋ ਲੰਘਾ ਲਵੀ ਪਰ ਦੀਪ ਅੜੇ ਚਾ ਵਾਲਿਆ ਮਰ ਜਾਵਾਂਗੇ ਨਾ ਦੂਰੀ ਕਿਤੇ ਪਾ ਲਈ ਤੈਨੂੰ ਸ਼ਰਿਆਮ ਕਹੀਏ ਆਪਣਾ ਤੈਨੂੰ ਸ਼ਰ ਜੇ ਤੇਰੇ ਬਿਨਾ ਸਰਦਾ ਹੁੰਦਾ ਉਹ ਕਾਤੋਂ ਮਿਲਦਾ ਤੇਰੀਆਂ ਕਰਦੇ ਜੇ ਤੇਰੇ ਬਿਨਾ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਦੇ ਜੇ ਤੇਰੇ ਬਿਨਾ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਦੇ ਜੇ ਤੇਰੇ ਬਿਨਾ ਸਰਦਾ ਹੁੰਦਾ ਕਾਤੋਂ ਵੀ ਰਵੇ ਫਿਕਰ ਨੇ ਸੱਤਿਆ ਸੂਤ ਲਈ ਸਾਰੀ ਮੈਂ ਬੈਲਣ ਹੋ ਜਾਊਂਗੀ ਬੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ ਮੈਂ ਬੈਲਣ ਹੋ ਜਾਊਂਗੀ ਬੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ ਇਸ ਕਰਕੇ ਮੈਂ ਦਿਨ ਟਲਦੇ ਨਾਲ ਕਰਾਂ ਪੀਣ ਦੀ ਤਿਆਰੀ ਕੁੱਟ ਪੀਤੀ ਹੋਵੇ ਤਾਂ ਵੈਰ ਨੇ ਲੱਗੇ ਜਾਣ ਤੋਂ ਪਿਆਰੀ ਕੁੱਟ ਪੀਤੀ ਹੋਵੇ ਤਾਂ ਵੈਰ ਨੇ ਲੱਗੇ ਜਾਣ ਤੋਂ ਪਿਆਰੀ ਤੂੰ ਰੋਜ਼ ਸ਼ਰਾਬੀ ਰਹਿੰਦਾ ਵੇ ਘਰ ਵੜਦਾ ਡਿੱਗਦਾ ਠਹਿੰਦਾ ਵੇ ਕੁਝ ਕਹਾਂ ਤੇ ਗੱਲ ਨੂੰ ਪੈਂਦਾ ਵੇ ਮੈਂ ਮਿੰਨਤਾਂ ਕਰ ਕਰ ਹਾਰੀ ਮੈਂ ਬੈਲਣ ਹੋ ਜਾਊਂਗੀ ਬੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ ਮੈਂ ਬੈਲਣ ਹੋ ਜਾਊਂਗੀ ਬੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ ਕੁੱਟ ਪੀਤੀਆਂ ਆਉਣ ਨਜ਼ਾਰੇ ਨੀ ਤੇਰੇ ਲੱਗਦੇ ਬੋਲ ਪਿਆਰੇ ਨੀ ਜ਼ਰਾ ਨੇੜੇ ਹੋ ਮੁਟਿਆਰੇ ਨੀ ਤੈਨੂੰ ਗੱਲ ਸਮਝ ਆਉਣੀ ਸਾਰੀ ਕੁੱਟ ਪੀਤੀ ਹੋਵੇ ਤਾਂ ਵੈਰ ਨੇ ਲੱਗੇ ਜਾਣ ਤੋਂ ਪਿਆਰੀ ਕੁੱਟ ਪੀਤੀ ਹੋਵੇ ਤਾਂ ਵੈਰ ਨੇ ਲੱਗੇ ਜਾਣ ਤੋਂ ਪਿਆਰੀ ਘਰ ਛੋਟੇ ਛੋਟੇ ਬਾਲ ਤੇਰੇ ਗੱਲ ਪਗੜੀ ਖੁੱਲੇ ਬਾਲ ਤੇਰੇ ਕੁੱਝ ਲੰਡੇ ਚਿੜੇ ਦੇ ਨਾਲ ਚੱਲੇ ਤੇਰੇ ਨਾਲ ਲਫੰਗੀਆਂ ਯਾਰੀ ਮੈਂ ਬੈਲਣ ਹੋ ਜਾਊਂਗੀ ਬੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ ਮੈਂ ਬੈਲਣ ਹੋ ਜਾਊਂਗੀ ਬੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ ਮੈਂ ਕਿਸੇ ਗੱਲੋਂ ਦੀ ਹੀਣਾ ਨੀ ਜੇ ਰੱਜ ਕੇ ਖਾਣਾ ਪੀਣਾ ਨੀ ਤੇ ਨਾਲ ਟੌਰ ਦੇ ਜੀਣਾ ਨਹੀਂ ਤੇ ਖੂਹ ਵਿੱਚ ਪਏ ਸਰਦਾਰੀ ਕੁੱਟ ਪੀਤੀ ਹੋਵੇ ਤਾਂ ਵੈਰ ਨੇ ਲੱਗੇ ਜਾਣ ਤੋਂ ਪਿਆਰੀ ਕੁੱਟ ਪੀਤੀ ਹੋਵੇ ਤਾਂ ਵੈਰ ਨੇ ਲੱਗੇ ਜਾਣ ਤੋਂ ਪਿਆਰੀ ਦਾਰੂ ਕਈ ਕਰ ਗਾਲੇ ਵੇ ਜਿਹੜੇ ਦੁੱਧ ਮੱਖਣਾ ਨਾਲ ਪਾਲੇ ਵੇ ਕਈ ਲੰਮੀਆਂ ਗਰਦਨਾਂ ਵਾਲੇ ਵੇ ਹੁਣ ਫਿਰਦੇ ਬਣੇ ਭਿਖਾਰੀ ਮੈਂ ਬੈਲਣ ਹੋ ਜਾਊਂਗੀ ਬੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ ਮੈਂ ਬੈਲਣ ਹੋ ਜਾਊਂਗੀ ਬੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ ਜੇ ਹੋ ਸਕਿਆ ਛੁਟਕਾਰਾ ਨੀ ਵੇਖੂੰਗਾ ਕਰਕੇ ਚਾਰਾ ਨੀ ਪਰ ਅੱਜ ਤਾਂ ਮਾਨ ਵਿਚਾਰਾ ਨੀ ਪੀਜੂਗਾ ਬੋਤਲ ਸਾਰੀ ਕੁੱਟ ਪੀਤੀ ਹੋਵੇ ਤਾਂ ਵੈਰ ਨੇ ਲੱਗੇ ਜਾਣ ਤੋਂ ਪਿਆਰੀ ਮੈਂ ਬੈਲਣ ਹੋ ਜਾਊਂਗੀ ਬੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ ਵਾਹ ਜੀ ਵਾਹ ਨਾਲ ਦੀ ਨਾਲ ਪੁਰਾਣੇ ਗਾਣੇ ਸੁਣਨ ਦਾ ਵੀ ਕਿੰਨਾ ਮਜ਼ਾ ਆਉਂਦਾ ਹਨਾ ਜੀ ਬਿਲਕੁਲ ਜੀ ਤੇ ਆਪਾਂ ਗੱਲਾਂ ਬਾਤਾਂ ਕਰਦੇ ਸੀਗੇ ਤੇ ਵਿੱਚੇ ਬਿਜਲੀ ਦੀਆਂ ਕਰਨ ਲੱਗ ਪਏ ਵਿੱਚੇ ਪਾਣੀ ਦੀਆਂ ਕਰਨ ਲੱਗ ਪਏ ਪਰ ਸਾਡੇ ਕੋਲ ਇੱਕ ਜ਼ਰੂਰੀ ਸੂਚਨਾ ਜੀ ਹਰਮਨ ਪਰਮਾਰ ਦਊਗਾ ਆਪਣਾ ਕਾਲ ਵੀ ਆਈ ਸੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਜ਼ਰੂਰੀ ਸੂਚਨਾ ਇਹੀ ਆ ਵੀ ਜਿਹੜਾ ਸਾਡਾ ਹੁਕ ਦੇ ਏਰੀਆ ਨਾ ਤੇ ਖਾਸ ਕਰ ਜਿਹੜਾ ਹੀਸਿੰਗ ਤੇ ਨੇਪੀਅਰ ਦਾ ਜਿਹੜਾ ਪਾਣੀ ਆ ਉਹ ਤਕਰੀਬਨ ਜਿੱਦਾਂ ਪ੍ਰਦੂਸ਼ਿਤ ਹੋ ਚੁੱਕਾ ਤੇ ਉਹਦੇ ਚ ਕੋਈ ਇਹੋ ਜਿਹਾ ਬੱਗ ਆ ਗਿਆ ਜਿਹਦੇ ਕਰਕੇ ਮੋਸਟ ਆਫ ਦਾ ਲੋਕ ਬਿਮਾਰ ਹੋਏ ਆ ਨਾ ਤੇ ਉਹਨਾਂ ਨੂੰ ਦਸਤ ਜਾਂ ਉਲਟੀਆਂ ਜਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਇਹ ਵਾਲੀਆਂ ਆ ਰਹੀਆਂ ਤੇ ਇਸ ਕਰਕੇ ਇੱਥੇ ਜਿਹੜੇ ਖਾਸ ਕਰ ਜਿਹਨਾਂ ਦੇ ਚਲੋ ਮਹਾਰਾਜ ਨੇ ਕਿਰਪਾ ਕਰੀ ਆ ਕੁਛ ਕਰ ਸਕਦੇ ਆ ਉਹਨਾਂ ਵੱਲੋਂ ਪਾਣੀ ਜੇ ਸੇਵਾ ਉਹ ਕਰੀ ਜਾਣ ਖਾਸ ਕਰ ਜਿਵੇਂ ਹੁਣ ਕਾਊਂਟ ਡਾਊਨ ਦੇ ਬਾਅਦ ਇੱਕ ਦਿਨ ਉਹਨਾਂ ਨੇ ਕਰੇਟ ਰੱਖੇ ਸੀ ਹਨਾ ਤੇ ਸਾਡੇ ਹੈਵਲੌਕ ਤੋਂ ਆਪਣੇ ਮਿਲਕਵਾਰ ਵਾਲੇ ਆਪਣੇ ਜਰਨੈਲ ਸਿੰਘ ਜੀ ਭਾਜੀ ਜੇਪੀ ਹੋਣੀ ਉਹ ਇਹ ਕੰਮ ਵੱਧ ਚੜ ਕੇ ਹਿੱਸਾ ਪਾ ਰਹੇ ਹਨ ਤੇ ਜੇ ਹੋਰ ਵੀ ਕਿਸੇ ਸਾਡੇ ਵੀਰ ਭੈਣ ਨੇ ਆਪਣੀ ਪਾਣੀ ਦੀ ਸੇਵਾ ਕਰਨੀ ਹੋਵੇ ਜੇ ਲਾਈਕ ਬੋਟਲ ਵਾਟਰ ਜਿਹੜੀਆਂ ਬੋਤਲਾਂ ਪਾਣੀ ਵਾਲੀਆਂ ਉਹ ਜੇ ਦੇਣੀਆਂ ਹੋਣ ਕਿਉਂਕਿ ਹੁਣ ਜਿਹੜਾ ਇਹ ਟੂਟੀ ਵਾਲਾ ਪਾਣੀ ਆ ਇਹ ਪੀਣ ਵਾਲਾ ਨਹੀਂ ਹੈਗਾ ਹਾਲੇ ਜੇ ਜੋ ਆਪਣਾ ਕੌਂਸਲ ਵਾਲਿਆਂ ਨੇ ਅਨਾਊਂਸਮੈਂਟ ਕਰੀ ਹੈ ਨਾ ਉਬਾਲ ਕੇ ਪੀਓ ਕਿਉਂਕਿ ਸ਼ਹਿਰ ਚ ਇਸ ਵੇਲੇ ਬਿਮਾਰੀ ਬਹੁਤ ਜ਼ਿਆਦਾ ਵੱਧ ਰਹੀ ਆ ਤੇ ਜੇ ਹੋਰ ਕਿਸੇ ਨੇ ਵੀ ਪਾਣੀ ਦੀ ਸੇਵਾ ਕਰਨੀ ਆ ਜਾਂ ਕਰਨੀ ਚਾਹੁੰਦੇ ਆ ਤਾਂ ਉਹ ਆਪਣੇ ਸਾਡੇ ਜਰਨੈਲ ਸਿੰਘ ਜਰਾ ਭਾਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਆਪਣਾ ਉਹਨਾਂ ਦੇ ਨਾਲ ਫਿਰ ਰਾਬਤਾ ਕਾਇਮ ਕਰਕੇ ਤੁਸੀਂ ਆਪਣੀ ਡੋਨੇਸ਼ਨ ਕਰੋ ਜਾਂ ਕਿਸੇ ਵੀ ਤਰ੍ਹਾਂ ਸੇਵਾ ਕਰੋ ਹਨਾ ਤਾਂ ਜੋ ਸਾਡੀ ਕਮਿਊਨਿਟੀ ਵੀ ਇਸ ਚੀਜ਼ ਚ ਵੱਧ ਚੜ ਕੇ ਹਿੱਸਾ ਪਾ ਸਕੇ ਪੂਰੇ ਆਲਰੇਡੀ ਬਹੁਤ ਕਰ ਰਹੇ ਆ ਤੇ ਆਪਣਿਆਂ ਸਾਡੇ ਸਿੱਖ ਸੋਸਾਇਟੀ ਹੇਸਟਿੰਗ ਵੱਲੋਂ ਵੀ ਇੱਕ ਦਿਨ ਉੱਥੇ ਲੱਗਾ ਸੀ ਪਾਣੀ ਦਾ ਸਟਾਲ ਤੇ ਹੋਰ ਜੀ ਵੀ ਜੇ ਕਿਸੇ ਦੀ ਸਾਰਿਆਂ ਨੂੰ ਹੱਥ ਬੰਨ ਕੇ ਰਿਕੁਐਸਟ ਆ ਵੀ ਜੇ ਕਰਨਾ ਚਾਹੁੰਦੇ ਤਾਂ ਜ਼ਰੂਰ ਕਰੋ ਜੀ ਇੱਕ ਨੇਕ ਪੁੰਨ ਦਾ ਹੀ ਕੰਮ ਆ ਹਨਾ ਬਿਲਕੁਲ ਜੇ ਜਿੱਦਾਂ ਹੁਣ ਪਾਣੀ ਕਹੀਏ ਕਾਊਂਟਡਾਊਨ ਤੋਂ ਲੈਣ ਜਾਂਦੇ ਮੇਰੇ ਖਿਆਲ $10 ਚ 24-25 ਬੋਤਲਾਂ ਦਿੰਦੇ ਆ ਉਹ ਹਨਾ ਅੱਧਾ ਅੱਧਾ ਲੀਟਰ ਵਾਲੀਆਂ ਤੇ ਕੋਈ ਏਡੀ ਜ਼ਿਆਦਾ ਖਾਸ ਵੀ ਨਹੀਂ ਤੁਹਾਨੂੰ ਡੋਨੇਸ਼ਨ ਕਰਨੀ ਪੈਣੀ ਇੱਕ ਛੋਟਾ ਜਿੱਦਾਂ ਤਿਨਕਾ ਤਿਮਕਾ ਕਰਕੇ ਜਿੱਦਾਂ ਜਾਂ ਕਹਿੰਦੇ ਬੂੰਦ ਬੂੰਦ ਕਰਕੇ ਸਾਗਰ ਬਣ ਜਾਂਦਾ ਵੀ ਥੋੜ੍ਹਾ ਹੀ ਬਹੁਤਾ ਜਿੰਨਾ ਵੀ ਤੁਹਾਡੇ ਤੋਂ ਸਰਦਾ ਆ ਤੁਸੀਂ ਪਾਣੀ ਕਰਨਾ ਚਾਹੁੰਦੇ ਜਾਂ ਮਾਇਆ ਦੇ ਤਰਫੋਂ ਕਰਨਾ ਚਾਹੁੰਦੇ ਜਾਂ ਫਿਰ ਤੁਸੀਂ ਕਿਉਂਕਿ ਪਾਣੀ ਪ੍ਰਦੂਸ਼ਿਤ ਹੋਣ ਨਾਲ ਆਪਾਂ ਕੁੱਕ ਵੀ ਨਹੀਂ ਕਰ ਸਕਦੇ ਨਾ ਫੂਡ ਬਹੁਤੀ ਵਾਰੀ ਅਤੇ ਜੇ ਤੁਸੀਂ ਕੋਈ ਡਰਾਈ ਫੂਡ ਜਿਹੜੇ ਆ ਪ੍ਰੋਡਕਟ ਆ ਜਾਂ ਕੈਨ ਫੂਡ ਪ੍ਰੋਡਕਟ ਆ ਜੇ ਉਹ ਵੀ ਤੁਸੀਂ ਡੋਨੇਟ ਕਰਨਾ ਚਾਹੁੰਦੇ ਕਰ ਸਕਦੇ ਆ ਤੇ ਬਿਲਕੁਲ ਅੱਜ ਵੀ ਇੱਥੇ ਪਾਣੀ ਦੀਆਂ ਰਿਪੋਰਟਾਂ ਹੋਈਆਂ ਚੈੱਕ ਕਰਿਆ ਕੌਂਸਲ ਵਾਲਿਆਂ ਤੇ ਉਹ ਰਿਪੋਰਟਾਂ ਵੀ ਪੋਜ਼ਿਟਿਵ ਹੀ ਆਈਆਂ ਆ ਤੇ ਇਸ ਕਰਕੇ ਟਰਾਈ ਕਰੋ ਵੀ ਚਲੋ ਜਿੰਨਾ ਕੋਈ ਕਿਹਦਾ ਬਣਦਾ ਸਰਦਾ ਉਹ ਜਿਹੜਾ ਬੋਟਲ ਵਾਟਰ ਜਿਹਨੂੰ ਆਪਾਂ ਡਿਸਟਿਲਡ ਵਾਟਰ ਕਹਿ ਦਿੰਦੇ ਆ ਉਹ ਡੋਨੇਟ ਕਰਨ ਦੀ ਟਰਾਈ ਕਰੋ ਤੇ ਆਪਣਾ ਪੁੰਨਦਾਨ ਚ ਹਿੱਸਾ ਪਾਓ ਬਿਲਕੁਲ ਬਿਲਕੁਲ ਨਾਲੇ ਪਾਣੀ ਦਾ ਦਾਨ ਤਾਂ ਮਹਾਨ ਦਾਨ ਹੈ ਜਿੱਦਾਂ ਇਹ ਹੈਗਾ ਹਨਾ ਤੇ ਬਿਲਕੁਲ ਬਿਲਕੁਲ ਭਾਜੀ ਪਾਣੀ ਹੀ ਜੀਵਨ ਹੈ ਹਨਾ ਸਾਨੂੰ ਇਹ ਸਿਖਾਇਆ ਜਾਂਦਾ ਬਿਲਕੁਲ ਜੀ ਕੋਈ ਬੱਗ ਆ ਗਿਆ ਜਿਹਦੇ ਕਰਕੇ ਬਿਮਾਰੀ ਫੈਲ ਰਹੀ ਆ ਤੇ ਫਿਲਹਾਲ ਦੀ ਘੜੀ ਅਵੋਇਡ ਕਰੋ ਟੂਟੀ ਵਾਲਾ ਪਾਣੀ ਪੀਣਾ ਜੇ ਪੀਂਦੇ ਹੀ ਆ ਤਾਂ ਉਹਨੂੰ ਬੋਇਲ ਕਰਕੇ ਪੀਓ ਬਿਲਕੁਲ ਇੱਕ ਕਾਲਰ ਜੁੜਿਆ ਆਪਾਂ ਇਹਨਾਂ ਨਾਲ ਗੱਲ ਕਰਦੇ ਪਹਿਲਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਵੀਰ ਜੀ ਪਾਣੀ ਆਪਣਾ ਜਿਹੜਾ ਟੂਟੀਆਂ ਦਾ ਪੀਣ ਵਾਲਾ ਇਹੀ ਖਰਾਬ ਹੋ ਗਿਆ ਹਾਂਜੀ ਕੀ ਹੁੰਦਾ ਕਿ ਜਿੱਦਾਂ ਆਪਣੇ ਇੱਥੇ ਸਪਲਾਈ ਜਿਹੜੀ ਆ ਨਾ ਵਾਟਰ ਸਪਲਾਈ ਵਾਲੇ ਆ ਉਹ ਇੱਕ ਜਗ੍ਹਾ ਜਿੱਦਾਂ ਉੱਥੋਂ ਇਕੱਠਾ ਹੋ ਕੇ ਆਉਂਦਾ ਨਾ ਪਾਣੀ ਆਪਾਂ ਨੂੰ ਸਪਲਾਈ ਕਰਦੇ ਆ ਅਤੇ ਉਹ ਭਾਜੀ ਜਿਹੜਾ ਪਾਣੀ ਆ ਉਹ ਦੂਸ਼ਿਤ ਹੋ ਗਿਆ ਆ ਉਹਦੇ ਵਿੱਚ ਕੋਈ ਬੱਗ ਆ ਗਈ ਆ ਜਿਹਦੇ ਨਾਲ ਕਿ ਜੇ ਤੁਸੀਂ ਉਹ ਪਾਣੀ ਪੀਂਦੇ ਆ ਤਾਂ ਉਹਦੇ ਨਾਲ ਤੁਹਾਨੂੰ ਦਸਤ ਉਲਟੀਆਂ ਹੈ ਨਾ ਮਤਲਬ ਤੁਹਾਡੀ ਸਿਹਤ ਖਰਾਬ ਹੋ ਸਕਦੀ ਆ ਅਤੇ ਇਸ ਕਰਕੇ ਉਹ ਪੀਣ ਵਾਲਾ ਰਿਹਾ ਨਹੀਂ ਖਾਸ ਕਰਕੇ ਹੁਣ ਆਪਣੇ ਜਿੱਦਾਂ ਬੱਚੇ ਆ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਦੇ ਸਕਦੇ ਹੈ ਨਾ ਆਪਾਂ ਅਤੇ ਇਹ ਪ੍ਰੋਬਲਮ ਚੱਲ ਰਹੀ ਕਾਫੀ ਚਿਰ ਤੋਂ ਚੱਲ ਰਹੀ ਮੇਰੇ ਖਿਆਲ ਨਾਲ ਹਫ਼ਤੇ ਤੋਂ 2 ਹਫ਼ਤੇ ਹੋ ਗਏ ਆ ਆਲਮੋਸਟ ਪ੍ਰਦੂਸ਼ਿਤ ਪਾਣੀ ਥੈਂਕ ਯੂ ਜੀ ਕਾਲ ਕਰਨ ਲਈ ਬਿਲਕੁਲ ਨਾਲੇ ਇਹ ਚੀਜ਼ ਹੈ ਵੀ ਆਪਾਂ ਵੱਡੇ ਥੋੜ੍ਹਾ ਜਿਹਾ ਪਿਆਸ ਬਰਦਾਸ਼ਤ ਕਰ ਸਕਦੇ ਪਰ ਬੱਚੇ ਨਹੀਂ ਕਰਦੇ ਹੈ ਨਾ ਬੱਚਿਆਂ ਨਾਲ ਜਿਨ੍ਹਾਂ ਦੇ ਘਰ ਬੱਚੇ ਉਹਨਾਂ ਨੂੰ ਪਤਾ ਵੀ ਕੀ ਹਾਲਤ ਹੁੰਦੀ ਹੈ ਨਾ ਅਤੇ ਜਿੰਨਾ ਵੀ ਸਰਦਾ ਬਣਦਾ ਮਤਲਬ ਆਪਣਾ ਹਿੱਸਾ ਪਾਉਣਾ ਚਾਹੀਦਾ ਇਹਦੇ ਵਿੱਚ ਜੋ ਵੀ ਤਿਲਫੁੱਲ ਹੈਗਾ ਆਪਣੇ ਕਰ ਸਕਦੇ ਹੋ ਤੁਸੀਂ ਭੇਟਾ ਹੈ ਨਾ ਅਤੇ ਇਹ ਕਮਿਊਨਿਟੀ ਇਹੀ ਹੈ ਆਪਣੇ ਰਲ ਮਿਲ ਕੇ ਹੀ ਚੱਲਣੇ ਆ ਅਗਾਂਹ ਆਪਾਂ ਨੂੰ ਵੀ ਕਦੀ ਲੋੜ ਪੈ ਸਕਦੀ ਹੈ ਅਤੇ ਜੇ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ ਤਾਂ ਹੀ ਫਿਰ ਗੱਲ ਅੱਗੇ ਵਧਣੀ ਹੈ ਨਾ ਅਤੇ ਬਿਲਕੁਲ ਜੀ ਇਹ ਸੀਗੀ ਜ਼ਰੂਰੀ ਸੂਚਨਾ ਸਾਡਾ ਦੇਣਾ ਫਰਜ਼ ਸੀਗਾ ਇਹ ਵੀ ਕਿਉਂਕਿ ਸਾਨੂੰ ਬੜਾ ਮਾਣ ਹੁੰਦਾ ਵੀ ਜਰਨੈਲ ਭਾਅ ਜੀ ਵੱਧ ਚੜ ਕੇ ਜਿਹੜਾ ਇਹ ਹਿੱਸਾ ਪਾ ਰਿਹਾ ਇਹਦੇ ਵਿੱਚ ਅਤੇ ਸਾਡਾ ਬਿਲਕੁਲ ਬਿਲਕੁਲ ਉਹਨਾਂ ਵੱਲੋਂ ਮੈਨੂੰ ਰਿਮਾਈਂਡ ਕਰਾਇਆ ਗਿਆ ਸੀ ਵੀ ਯਾਦ ਨਾ ਆਰਮਾ ਨਾ ਸਬਮਿਟ ਕਰ ਕੇ ਵਾਲੀ ਹੈ ਨਾ ਹਾਂਜੀ ਹਾਂਜੀ ਤੇ ਬਹੁਤ ਥੈਂਕ ਯੂ ਆਪਣੇ ਜਰਨੈਲ ਸਿੰਘ ਭਾਅ ਜੀ ਉਹਨਾਂ ਦਾ ਅਤੇ ਜਿਹੜੇ ਇਸ ਕਾਰਜ 'ਚ ਹਿੱਸਾ ਪਾ ਰਹੇ ਆ ਅਤੇ ਬੜੇ ਸ਼ੁਕਰ ਗੁਜ਼ਾਰ ਹਾਂ ਤਾਂ ਆਪਾਂ ਹੇਸਟਿੰਗ ਟੇਕ ਸੋਸਾਇਟੀ ਦੇ ਜਿਨ੍ਹਾਂ ਨੇ ਆਲਰੇਡੀ ਇੱਕ ਦਿਨ ਛੁੱਟੀ ਵਾਲੇ ਦਿਨ ਉੱਥੇ ਸਟਾਲ ਲਾਇਆ ਪਾਣੀ ਦਾ ਅਤੇ ਬਾਕੀ ਜੇ ਹੋਰ ਵੀ ਕੋਈ ਵੀਰ ਹੈਗਾ ਆ ਦਾਨੀ ਸੱਜਣ ਤਾਂ ਉਹ ਜ਼ਰੂਰ ਟਰਾਈ ਕਰੇ ਹੈ ਬਿਲਕੁਲ ਅਤੇ ਚਲੋ ਇਹਦੇ ਨਾਲ ਹੁਣ ਆਪਾਂ ਜਿਹੜਾ ਸ਼ੋਅ ਆ ਉਹਨੂੰ ਗਾਹਾਂ ਤੋੜਦੇ ਹਾਂ ਹੈ ਨਾ ਅਤੇ ਉੱਦਾਂ ਗੱਲ ਕਰਦੇ ਸੀ ਵੀ ਇੱਥੇ ਦੇਖ ਲਓ ਇੰਡੀਆ 'ਚ ਤਾਂ ਆਪਾਂ ਨਲਕਿਆਂ ਦੀ ਗੱਲ ਕਰਦੇ ਸੀ ਵੀ ਨਲਕਿਆਂ ਨਾਲ ਕੱਢਦੇ ਹੁੰਦੇ ਹਾਂ ਸਮਰਸੀਬਲ ਇੱਥੇ ਸਾਰੀ ਸਪਲਾਈ ਗੌਰਮੈਂਟ ਵੱਲੋਂ ਆ ਹੈ ਨਾ ਅਤੇ ਮੇਰੇ ਖਿਆਲ ਨਾਲ ਔਕਲੈਂਡ ਤੋਂ ਬਾਅਦ ਤਾਂ ਜਿਹੜਾ ਪਾਣੀ ਦਾ ਬਿੱਲ ਵੀ ਨਹੀਂ ਆਉਂਦਾ ਹੈ ਨਾ ਔਕਲੈਂਡ ਵਾਲਿਆਂ ਨੂੰ ਬਿੱਲ ਆਉਂਦਾ ਆ ਯੂਸੇਜ ਦੇ ਹਿਸਾਬ ਨਾਲ ਪਰ ਬਾਹਰ ਨਹੀਂ ਆਉਂਦਾ ਅਤੇ ਉਹ ਪਾਣੀ ਕਿੱਦਾਂ ਸਪਲਾਈ ਕਰਦੇ ਜਿੱਦਾਂ ਹੁਣ ਆਪਣੇ ਇੱਥੇ ਔਕਲੈਂਡ 'ਚ ਜਿਹੜਾ ਪਾਣੀ ਆਉਂਦਾ ਆ ਹਨੂਆ ਫੋਲ ਦੇ ਕੋਲ ਇੱਕ ਹੈਗਾ ਆ ਉੱਥੇ ਪਾਣੀ ਇਕੱਠਾ ਕੀਤਾ ਜਾਂਦਾ ਆ ਇੱਕ ਤਲਾਅ ਜਿਹਾ ਬਣਾਇਆ ਹੋਇਆ ਉਹਨਾਂ ਨੇ ਉੱਥੋਂ ਫਿਰ ਪਾਣੀ ਉਹਦੇ ਵਿੱਚ ਫਿਰ ਕਲੋਰੀਨ ਮਿਕਸ ਕੀਤੀ ਜਾਂਦੀ ਆ ਕਲੋਰੀਨ ਇੱਦਾਂ ਆ ਵੀ ਜਿਹੜੀ ਕੀਟਾਣੂ ਜਿਹੜੇ ਆ ਉਹਨੂੰ ਮਾਰ ਦਿੰਦੀ ਆ ਉਹ ਪੀਣ ਲਾਇਕ ਹੋ ਜਾਂਦਾ ਆ ਅਤੇ ਉਹਦੇ ਵਿੱਚ ਉੱਲੀ ਜਗਾਲ ਜਿਹੜਾ ਉਹ ਚੀਜ਼ ਨਹੀਂ ਲੱਗਦੀ ਉੱਲੀ ਨਹੀਂ ਲੱਗਦੀ ਹੈ ਨਾ ਕੋਈ ਬੈਕਟੀਰੀਆ ਨਹੀਂ ਗਰੋਹ ਹੋ ਸਕਦਾ ਤੇ ਕਲੋਰੀਨ ਵਾਲਾ ਪਾਣੀ ਫਿਰ ਆਪਣੇ ਆਉਂਦਾ ਇੱਥੇ, ਤੁਸੀਂ ਦੇਖ ਲਿਓ ਪਾਣੀ ਦਾ ਟੇਸਟ ਜਿਹੜਾ ਥੋੜਾ ਭਾਰਾ ਭਾਰਾ ਲੱਗਦਾ ਆਪਾਂ ਨੂੰ ਇੱਥੇ, ਹੈ ਨਾ। ਤੇ ਚਲੋ ਠੀਕ ਹੈ, ਤੇ ਚਲੋ ਆਪਾਂ ਫਿਰ ਇੱਕ ਗਾਣਾ ਪਲੇ ਕੀਤਾ ਜਾਵੇ ਫਿਰ ਜਦ ਤਾਈ, ਹੈ ਨਾ, ਤੋਰਦੇ ਆ ਸ਼ੋਅ ਨੂੰ ਤੇ ਮੁੜ ਕੇ ਆ ਕੇ ਫਿਰ ਆਪਾਂ ਥੋੜਾ ਮਜ਼ਾਕੀਆ ਮੂਡ ਬਣਾਉਂਦੇ ਆ। ਹਾਂ ਬਣਾਉਂਦੇ। ਠੀਕ ਹੈ, ਤੇ ਆਪਣੇ ਕੋਲ ਆਲਮੋਸਟ 30 ਮਿੰਟ ਰਹਿ ਗਏ। ਕੋਈ ਲੈਂਦਾ ਇਹ ਨਜ਼ਾਰੇ ਹੈ ਨਹੀਂ ਲੇਕ ਤੇ, ਕੋਈ ਫਿਰਦਾ ਕਮਾਉਂਦਾ ਨੱਡੀ ਡੇਟ ਤੇ, ਕੋਈ ਲੈਂਦਾ ਇਹ ਨਜ਼ਾਰੇ ਹੈ ਨਹੀਂ ਲੇਕ ਤੇ, ਪਿੰਡ ਮੁੜ ਕੇ ਕਿਸੇ ਨੇ ਇੱਥੋਂ ਜਾਣਾ ਨਹੀਂ, ਸਵਰਗਾਂ 'ਚ ਪੈਰਨੇ ਸਵਰਗਾਂ 'ਚ ਪੈਰਨੇ ਹੈ ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ। ਔਕਲੈਂਡ ਸ਼ਹਿਰ ਨਹੀਂ, ਵਾਹ ਜੀ ਵਾਹ। ਤੇ ਹੋਰ ਨਵੀਂ ਤਾਜੀ ਇੱਦਾਂ ਆ ਵੀ ਓਲੰਪਿਕ ਚੱਲ ਰਹੀਆਂ ਆ, ਹੈ ਨਾ, ਪਿਛਲੇ ਆਪਾਂ ਹਫ਼ਤੇ ਵੀ ਨਹੀਂ ਆਏ ਅਤੇ ਆਪਾਂ ਇਹ 'ਤੇ ਕਵਰ ਨਹੀਂ ਕੀਤਾ ਬਈ। ਉਹਦੇ ਵਿੱਚ ਮੇਰੇ ਖਿਆਲ ਨਾਲ ਬੜੀ ਮਾਣ ਵਾਲੀ ਗੱਲ ਆ ਵੀ ਆਪਣੇ ਜਿਹੜੇ ਦੋ ਕੁ ਮੈਡਲ ਆ ਗਏ, ਦੋ ਕੁ ਮੈਡਲ ਆ ਚੁੱਕੇ ਆ ਜਿਨ੍ਹਾਂ ਦੀ ਕੀ ਆਸ ਨਹੀਂ ਸੀ। ਆਪਣੇ ਦੋ ਮੈਡਲ ਨਹੀਂ ਆਏ ਹੈ, ਨਹੀਂ ਆਪਣੇ ਤਾਂ 15-16 ਆਏ ਆ, ਉੱਦਾਂ 17 ਮੈਡਲ ਆਏ ਆ ਵਾਕਈ। ਅਤੇ ਯਾਰ ਬੜਾ ਉੱਦਾਂ ਮੈਂ ਗੱਲ ਕਰਦਾ ਸੀ, ਸਾਡੇ ਨਾਲ ਸਵਾਰੀ ਬੈਠੀ ਸੀ ਨਾ, ਅਤੇ ਉਹਨੇ ਪੁੱਛਿਆ ਵੀ ਕਿੱਥੋਂ ਹੈ ਇੰਡੀਆ ਤੋਂ। ਅੱਛਾ, ਉਹਨੇ ਭਰਾਵਾ ਜੋ ਬੇਇੱਜ਼ਤੀ ਕੀਤੀ ਨਾ, ਕਹਿੰਦੀ ਕਿੰਨੇ ਮੈਡਲ ਆਏ ਆ। ਮੈਂ ਕਿਹਾ ਵੀ ਹਜੇ ਤਾਂ ਇੱਕ ਵੀ ਨਹੀਂ ਆਇਆ, ਹੈ ਨਾ। ਉਹਨੇ ਭਰਾਵਾ 14-15 ਗਣਾ ਤੇ ਨਿਊਜ਼ੀਲੈਂਡ ਦੇ, ਹੈ ਨਾ। ਅਤੇ ਮੈਂ ਕਿਹਾ ਨਹੀਂ ਮੈਂ ਤਾਂ ਇੱਥੇ ਹੀ ਹਾਂ, ਮੈਂ ਤਾਂ ਇੱਥੇ ਰਹਿੰਦਾ ਭਰਾਵਾ। ਕਹਿੰਦੀ 1.5 ਮਿਲੀਅਨ ਜਿਹੜੇ ਪੀਪਲ ਆ ਵੀ ਉਹਨਾਂ ਵਿੱਚੋਂ ਇੱਕ ਵੀ ਮੈਡਲ ਨਹੀਂ ਲਿਆ ਸਕਦੇ, ਹੈ ਨਾ। ਪਰ ਚਲੋ ਉਹ ਵੀ ਜਿਹੜਾ ਆ ਸ਼ਿਕਾਇਤ ਦੂਰ ਹੋ ਗਈ ਮੇਰੇ ਖਿਆਲ ਨਾਲ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਵੀ ਉਹ ਦੋਵੇਂ ਜਿਹੜੀਆਂ ਦੋਵੇਂ ਜਿਹੜੇ ਮੈਡਲ ਆ ਉਹ ਕੁੜੀਆਂ ਵੱਲੋਂ ਜਿੱਤੇ ਗਏ ਆ ਹੈ ਨਾ। ਅਤੇ ਇੱਕ ਤਾਂ ਰੱਖੜੀ ਵਾਲੇ ਦਿਨ ਜਿੱਤਿਆ ਗਿਆ ਜਿਹੜਾ ਕਿ ਆਪਣੇ ਸਾਕਸ਼ੀ ਮਲਿਕ, ਅਤੇ ਦੂਜਾ ਪੀ ਵੀ ਸਿੰਧੂ ਜਿਹਨੇ ਰਾਤੀਂ ਫਾਈਨਲ ਖੇਡਿਆ। ਅਤੇ ਬਹੁਤ ਹੀ ਫਾਸਮਾ ਮੈਚ ਸੀਗਾ, ਇਹ ਵੀ ਨਹੀਂ ਵੀ ਜਿੱਦਾਂ ਛੇਤੀ ਓਵਰ ਹੋ ਗਿਆ। ਪਹਿਲਾ ਸੈੱਟ ਉਹ ਜਿੱਤ ਗਈ ਸੀ, ਦੂਜੇ ਸੈੱਟ ਦੇ ਵਿੱਚ ਜਿਹੜੀ ਓਪੋਨੈਂਟ ਸੀ ਉਹ ਥੋੜ੍ਹੀ ਭਾਰੀ ਪੈ ਗਈ, ਅਤੇ ਤੀਜਾ ਸੈੱਟ ਐਨ ਫਸਮਾ ਸੀਗਾ ਜਿੱਦਾਂ ਐਂਡਲੇ ਮੂਮੈਂਟ ਤੱਕ ਖੇਡਿਆ ਗਿਆ, ਤਾਂ ਕੁਛ ਵੀ ਹੋ ਸਕਦਾ ਸੀ ਮਤਲਬ। ਅਤੇ ਇੱਕ ਹੋਰ ਵਧੀਆ ਗੱਲ ਇਹ ਹੈ ਵੀ ਇੱਕ ਹੋਰ ਜਿਹੜੀ ਲੜਕੀ ਆਪਣੇ ਗੋਲਫ ਦੇ ਵਿੱਚ ਉਹ ਅੱਜ ਫਾਈਨਲ ਖੇਲਣ ਜਾ ਰਹੀ ਆ ਆਪਣੇ ਮਤਲਬ ਗੋਲਫ ਆਪਣੇ ਬਹੁਤ ਘੱਟ ਪਾਪੂਲਰ ਹੈ ਇੰਡੀਆ ਦੇ ਵਿੱਚ ਗੋਲਫ, ਜੇ ਦੇਖਿਆ ਜਾਵੇ ਨਿਊਜ਼ੀਲੈਂਡ 'ਚ ਮੈਂ ਕਹਿੰਦਾ ਬਿਲਕੁਲ। ਤੇ ਮੇਰੇ ਖਿਆਲ ਨਾਲ ਕੁੜੀਆਂ ਦੀ ਪਰਫਾਰਮੈਂਸ ਓਵਰਆਲ ਓਲੰਪਿਕ ਦੇ ਵਿੱਚ ਹੈ ਨਾ ਬਹੁਤ ਵਧੀਆ ਰਹੀ ਆ। ਜਿੱਦਾਂ ਬੋਰਡ ਦੇ ਪੇਪਰ ਨਹੀਂ ਹੁੰਦੇ, ਬੋਰਡ ਦੇ ਪੇਪਰਾਂ 'ਚ ਮੁੰਡੇ ਤਾਂ ਵਿਚਾਰੇ 33 ਨੰਬਰ ਹੀ ਭਾਲਦੇ ਹੁੰਦੇ ਨਾ, ਕੁੜੀਆਂ ਟੌਪ ਕਰ ਜਾਂਦੀਆਂ, ਤਾਂ ਓਲੰਪਿਕ 'ਚ ਵੀ ਮੈਂ ਕਹਿੰਦਾ ਕੁੜੀਆਂ ਟੌਪ ਕਰ ਗਈਆਂ ਹੈ ਨਾ। ਜਿਹਦੇ ਜਿਮਨਾਸਟ ਦੇ ਵਿੱਚ ਤੁਸੀਂ ਦੇਖ ਲਓ ਵੀ ਉਹ ਚੌਥੇ ਨੰਬਰ 'ਤੇ ਆਈ ਆ, ਜਦਕਿ ਅੱਜ ਤੱਕ ਇੰਡੀਆ ਨੇ ਕਦੀ ਜਿਮਨਾਸਟਿਕ ਦੇਖੀ ਨਹੀਂ ਸੀ ਹੈ ਨਾ। ਅਤੇ ਸਭ ਤੋਂ ਹੈਰਾਨੀ ਗੱਲ ਪਤਾ ਕੀ ਆ ਵੀ ਜਿਹੜੇ ਜਿਹੜੇ ਨਾਮ ਅੱਗੇ ਆ ਰਹੇ ਨਾ ਕਦੀ ਸੁਣੇ ਵੀ ਨਹੀਂ ਸੀ ਬੰਦਿਆਂ ਨੇ। ਇੰਡੀਆ 'ਚ ਇਹ ਹਾਲ ਆ, ਜਿਹੜੇ ਵਧੀਆ ਸਪੋਰਟਸਮੈਨ ਆ ਉਹਨਾਂ ਨੂੰ ਤਾਂ ਰੈਕੋਗਨਾਈਜ਼ ਹੀ ਨਹੀਂ ਕੀਤਾ ਜਾਂਦਾ। ਹੋਕੀ ਦਾ ਦੇਖ ਲਓ ਕੀ ਹਾਲ ਆ ਆਪਣੇ ਹੈ ਨਾ, ਹੋਕੀ ਨੂੰ ਕੌਣ ਪੁੱਛਦਾ ਆ। ਅਤੇ ਸਾਰੇ ਬਸ ਕ੍ਰਿਕਟ ਹੀ ਕ੍ਰਿਕਟ ਆ ਜਿਹੜਾ, ਕਿਉਂਕਿ ਉਹ ਕਮਰਸ਼ਲਾਈਜ਼ ਜ਼ਿਆਦਾ ਹੋ ਗਿਆ ਕਹਿ ਲਓ ਹੈ ਨਾ। ਕ੍ਰਿਕਟ 'ਤੇ ਹੁਣ ਫਿਲਮ ਵੀ ਆ ਰਹੀ ਧੋਨੀ ਦੇ, ਆਹੋ ਪਹਿਲਾਂ ਅਜਰੂਦੀਨ 'ਤੇ ਬਣ ਗਈ, ਹੁਣ ਧੋਨੀ 'ਤੇ ਬਣਾ ਦਿਉ ਹੈ ਨਾ। ਬਣ ਗਈ ਉਹਦੇ ਹੁਣ ਉਹ ਟ੍ਰੇਲਰ ਹੀ ਇੰਨਾ ਚੱਲ ਗਿਆ ਭਾਜੀ ਜੀ ਦਾ ਕੋਈ ਹਿਸਾਬ ਨਹੀਂ, ਪਤਾ ਨਹੀਂ ਉਹ ਘੰਟੇ ਕਿਹਦੇ ਵਿੱਚ ਹੀ ਕਿੰਨੇ ਮਿਲੀਅਨ ਵਿਊ ਹੋ ਗਏ ਸੀ। ਅਤੇ ਹਾਸੇ ਵਾਲੀ ਗੱਲ ਪਤਾ ਕੀ ਆ ਵੀ ਜਿੱਥੇ ਕੁੜੀਆਂ ਮੈਡਲ 'ਤੇ ਮੈਡਲ ਜਿੱਤ ਰਹੀਆਂ ਸੀ, ਆਪਣਾ ਇੱਕ ਇੰਡੀਅਨ ਭਲਵਾਨ ਜਿਹੜਾ ਉਹ ਨਸ਼ੇ ਦੇ ਕੇਸ ਦੇ ਵਿੱਚ 4 ਸਾਲ ਸਸਪੈਂਡ ਹੋ ਗਿਆ ਜਿਹੜਾ, ਚਲੋ ਹੈ ਨਾ। ਅਤੇ 4 ਸਾਲ ਦਾ ਉੱਤੇ ਬੈਨ ਲੱਗ ਚੁੱਕਾ ਹੈ। ਇੱਕ ਆਪਣੀ ਕਾਲਰ ਜੁੜੇ, ਚਲੋ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਨਸ਼ਿਆਂ ਦੇ ਕੇਸ 'ਚ ਫੜ ਹੋ ਗਿਆ ਜੀ ਮੁੰਡਾ ਆਪਣੇ ਰੈਸਲਰ ਸੀਗਾ ਜਿਹੜਾ, ਉਹਨੂੰ 4 ਸਾਲ ਦੇ ਬੈਨ ਉਹ ਤੇ ਲੱਗ ਗਿਆ ਹੈ ਨਾ। ਮੈਨੂੰ ਪਤਾ ਲੱਗ ਗਿਆ ਸੀ, ਕੀ ਮਤਲਬ ਕੀ ਬਣ ਰਿਹਾ ਆਪਣੇ ਦੇਸ਼ ਦਾ ਹੈ ਨਾ, ਇਹੋ ਜਿਹੇ ਰੰਗ ਲੱਗਣਾ ਸਾਡੇ। ਹਾਂਜੀ, ਅਤੇ ਪਰ ਦੁੱਖ ਵਾਲੀ ਗੱਲ ਇਹ ਆ ਵੀ ਆਪਣੇ ਦੇਸ਼ 'ਚ ਹਾਲੇ ਵੀ ਧੀਆਂ ਨੂੰ ਕੁੱਕ 'ਚ ਮਾਰ ਦਿੱਤਾ ਜਾਂਦਾ ਹੈ ਨਾ। ਪਤਾ ਨਹੀਂ ਆਪਣਾ ਕਿੰਨੇ ਮੈਡਲ ਵਿਨਰ ਜਿਹੜੇ ਆਪਣੇ ਓਲੰਪਿਕ ਦੇ ਆਪਾਂ ਇੱਦਾਂ ਹੀ ਮਾਰਤੇ ਹੈ ਨਾ। ਅਤੇ ਇਹ ਇੱਦਾਂ ਦੀਆਂ ਗੱਲਾਂ ਜੀ, ਅਤੇ ਥੈਂਕ ਯੂ ਤੁਸੀਂ ਕਾਲ ਕੀਤੀ ਜੀ, ਅਤੇ ਬਹੁਤ ਬਹੁਤ ਮਿਹਰਬਾਨੀ ਜੀ। ਬਿਲਕੁਲ, ਧੀਆਂ ਨੂੰ ਹੱਥੀਂ ਕੁੱਕ 'ਚ ਮਾਰ ਦਿੱਤਾ ਜਾਂਦਾ, ਫਿਰ ਆਪਾਂ ਕਹਿੰਦੇ ਵੀ ਯਾਰ ਮੈਡਲ ਨਹੀਂ ਆਉਂਦੇ, ਵੀ ਪਤਾ ਨਹੀਂ ਕਿੰਨੇ ਕੁ ਤਾਂ ਗੋਲਡ ਮੈਡਲ ਆਪਾਂ ਉੱਦਾਂ ਹੀ ਮਾਰਤੇ ਜੀ। ਬਿਲਕੁਲ ਹੈ ਨਾ, ਜੰਮਣ ਤੋਂ ਪਹਿਲਾਂ ਹੀ ਆਪਾਂ ਉਹਨਾਂ ਨੂੰ ਫਿਨਿਸ਼ ਕਰਤਾ। ਅਤੇ ਪਰ ਅਸਲ ਦੇ ਵਿੱਚ ਭਾਰਤ 'ਚ ਹੋ ਵੀ ਇਹੀ ਰਿਹਾ ਵੀ ਕੁੜੀਆਂ ਅੱਗੇ ਵੱਧ ਰਹੀਆਂ ਆ, ਨਾਮ ਰੋਸ਼ਨ ਕਰ ਰਹੀਆਂ ਦੇਸ਼ ਦਾ ਹੈ ਨਾ, ਆਪਣੇ ਮਾਂ ਪਿਓ ਦਾ, ਅਤੇ ਜਿਹੜੇ ਮੁੰਡੇ ਆ ਨਸ਼ਿਆਂ ਦੇ ਵਿੱਚ ਗੁਆਚੇ ਹੋਏ ਆ ਕਹਿ ਸਕਦੇ ਹਾਂ, ਬਹੁਤ ਚੰਡੀਗੜ੍ਹ ਫਿਰੀ ਜਾਂਦੇ ਆ, ਅਤੇ ਜਿਹੜੇ ਬਹੁਤ ਲਾਇਕ ਸੀਗੇ ਉਹ ਮੇਰੇ ਖਿਆਲ ਨਾਲ ਬਾਹਰ ਨੂੰ ਆ ਗਏ, ਕਿਉਂਕਿ ਦੇਸ਼ ਦੇ ਜਿਹੜੀ ਸਿਸਟਮ ਆ, ਸਿਸਟਮ ਇੰਨਾ ਕਰਪਟ ਆ ਕਿ ਉੱਥੇ ਜਿਹੜਾ ਚੰਗਾ ਬੰਦਾ ਜਿਹੜਾ ਉਹ ਸਰਵਾਈਵ ਹੀ ਨਹੀਂ ਕਰ ਸਕਦਾ ਨਾ। ਮਤਲਬ ਹੁਣ ਤੁਸੀਂ ਆਪਣੇ ਆਪ ਨੂੰ ਬਹੁਤ ਲਾਇਕ ਸਮਝਦੇ ਹੋ? ਨਹੀਂ ਨਹੀਂ, ਮੈਂ ਤਾਂ ਬਹੁਤ ਪਹਿਲਾਂ ਆ ਗਿਆ ਸੀਗਾ, ਮੈਂ ਤਾਂ ਕਦਾ ਛੋਟੀ ਉਮਰ 'ਚ ਆ ਗਿਆ ਸੀਗਾ। ਨਹੀਂ ਨਹੀਂ, ਜਿੱਦਾਂ ਦੂਜਾ ਬੰਦਾ ਆਪਣਾ ਉਹ ਵੀ ਬਹੁਤ ਲਾਇਕ ਆ ਆਪਣੇ ਆਪਣੇ ਸਮਝ ਰਿਹਾ, ਉਹ ਤਾਂ ਕਬੀਲਦਾਰ ਬੰਦਾ ਨਾ ਆਪਣਾ। ਤੁਸੀਂ ਛੋਟੀ ਉਮਰ 'ਚ ਆ ਗਏ, ਇਹੀ ਉਲਟੀਆਂ ਕਰਦੇ ਆ ਜਹਾਜ਼ 'ਚ। ਮੈਂ ਤਾਂ ਸਟਰੋਲਰ 'ਚ ਆ ਗਿਆ ਸੀਗਾ, ਮੈਨੂੰ ਤਾਂ ਸਟਰੋਲਰ ਦਿੱਤਾ ਸੀ ਜਹਾਜ਼ ਵਾਲੇ ਨੇ, ਮੈਂ ਇੰਨੀ ਛੋਟੀ ਉਮਰ 'ਚ। ਅਸੀਂ ਕਿਹੜਾ ਬੀਚ ਚੇਅਰ ਤੇ ਆਏ ਸੀ, ਸਟਰੈਚਰ ਤੇ ਸਟਰੈਚਰ ਜਿਹੜਾ ਵੀ ਹੈਗਾ। ਇੱਕ ਵਾਰੀ ਅਸੀਂ ਕੰਮ ਕਰਦੇ ਸੀ ਆਪਣਾ, ਉਹ ਨਾ ਜਿਹੜਾ ਮਾਲਕ ਸੀ ਸਾਡਾ, ਉਹ ਬਾਲਾ ਖੇਤਾਂ ਦਾ ਇੱਥੇ ਦੀ ਗੱਲ ਆ, ਤੇ ਉਹ ਗੋਰਾ ਜਿਹਾ ਬਾਲਾ ਥੋੜਾ ਖਾਊ ਜਿਹਾ ਸੀ, ਤਾਂ ਕਹਿੰਦਾ ਕੁੰਡਾ ਖੁਸ਼ ਨਹੀਂ ਸੀ। ਵੀ ਲਾਈਕ ਉੱਥੇ ਬਜ਼ੁਰਗ ਸਾਰੇ ਹੀ ਜਿੱਦਾਂ ਆਈ ਜਾਂਦਾ ਸੀ ਕੰਮ ਤੇ, ਜਿੱਥੋਂ ਕੰਮ ਨਹੀਂ ਵੀ ਸੀ ਹੁੰਦਾ ਉਹ ਵੀ 7 ਵਜੇ ਆ ਕੇ ਨਾ 5 ਵਜੇ ਤੇ ਖੜ ਖੁੜ ਕੇ ਆਪਣੇ ਘੰਟੇ ਪੈ ਜਾਂਦਾ ਸੀ। ਅੱਛਾ, ਤੇ ਉਹ ਕੋਈ ਨੂੰ ਕਿਸੇ ਨੂੰ ਪੁੱਛੇ ਫੋਨ ਕਰਿਆ ਕਿਸੇ ਨੇ ਉੱਥੇ ਕੰਮ ਤੇ, ਕਹਿੰਦਾ ਯਾਰ ਭਾਜੀ ਇੱਥੇ ਕੰਮ ਕਿੱਦਾਂ ਚੱਲਦਾ ਹੈ ਨਾ, ਤੇ ਉਹ ਕਹਿੰਦਾ ਵੀਰੇ ਵੀਰੇ ਕੰਮ ਇੱਥੇ ਬਹੁਤ ਵਧੀਆ ਚੱਲਦਾ, ਵੀ ਤੂੰ ਭੇਜ ਦੇ ਜਿਹੜਾ ਬੰਦਾ ਹੈਗਾ ਨਾ, ਉਹ ਕਹਿੰਦਾ ਵੀ ਸਾਡਾ ਬਾਪੂ ਜਿਹੜਾ ਥੋੜਾ ਜਿਹਾ ਢਿੱਲਾ ਰਹਿੰਦਾ, ਉਹ ਕਹਿੰਦਾ ਤੁਰਦਾ ਹੈਗਾ ਨਾ ਇੱਥੇ ਤਾਂ, ਉਹ ਵੀ ਬੰਦਾ ਚੱਲ ਜਾਂਦਾ ਜਿਹੜਾ ਸਟ੍ਰੈਚਰ ਤੇ ਪਿਆ ਉਹਨੂੰ ਗਲੂਕੋਜ਼ ਲੱਗਾ, ਵੀ ਉਹਦਾ ਵੀ ਟਾਈਮ ਨਿਕਲੀ ਜਾਂਦਾ, ਵੀ ਤੁਸੀਂ ਬੰਦਾ ਸਾਹ ਲੈਂਦਾ ਹੋਣਾ ਚਾਹੀਦਾ ਤਾਂ ਗੋਰਾ ਪੈਸੇ ਦਿੰਦਾ, ਕਿਉਂਕਿ ਕੀ ਆ ਕਿ ਆਪਣੇ ਮਾੜੀ ਸੱਟ ਲੱਗ ਗਈ ਹੈਨਾ, ਲੈ ਪਲਸਤਰ ਬੰਨ ਲਿਆ, ਕਹਿਣਾ ਲੈ ਮੇਰੇ ਤੋਂ ਤਾਂ ਤੁਰ ਹੀ ਨੀ ਹੁੰਦਾ ਬਈ ਹੈਨਾ, ਭਰ ਦੋ ACC ਹੈਨਾ, ਕਿਤੇ ਮਾੜੀ ਜਿਹੀ ਵੀ ਝਰੀਟ ਲੱਗ ਗਈ ਭਰ ਦੋ ACC ਹੈਨਾ, ਕਿਤੇ ਕਿਤੇ ਤੁਸੀਂ ਘੁੰਮਣ ਫਿਰਨ ਗਏ ਉੱਥੇ ਪੰਗੇ ਪੁੰਗੇ ਲੈਂਦੇ ਬੀਚ ਤੇ ਹੈਨਾ, ਇੱਕ ਦੂਜੇ ਨਾਲ ਲੜ ਲੁੜ ਪੈ ਕਿਸੇ ਦਾ ਗਿੱਟਾ ਨਿਕਲ ਗਿਆ, ਚੱਲ ਦੋ ACC ਭਰ ਦੋ ਹੈਨਾ, ਮਤਲਬ ਇਹ ਸਹੂਲਤ ਪਰ ਭਾਜੀ ਆਪਾਂ ਤੋਂ ਲਾਈਕ ਲੌਂਗ ਟਰਮ ਜੇ ਗੱਲਾਂ ਸਰਕਾਰ ਦੇਖਦੀ ਆ ਵੀ ਆਪਾਂ ਕਿੰਨਾ ਦਿੰਦੇ ਆ ਜਾਂ ਕੀ ਕਰਦੇ ਆ ਨਾ, ਖਾਸ ਕਰ ਜਿਹੜੇ ਸਾਡੇ ਵੀਰ ਕੱਚੇ ਆ ਜੋ ACCਾਂ ਜਦੋਂ ਮੰਨ ਲਓ ਹੁਣ ਲੈਂਦੇ ਆ ਤੇ ਬਾਅਦ ਵਿੱਚ ਕੋਈ ਨਾ ਕੋਈ ਹੋ ਸਕਦਾ ਵੀ ਅਗਲੇ ਕਹਿਣ ਵੀ ਯਾਰ ਹਾਂ ਸਾਤੋਂ ਸਾਡੇ ਤੋਂ ਆਲਰੇਡੀ ਪਹਿਲਾਂ ਪੈਸੇ ਦਿੰਦਾ ਲੈਂਦਾ ਤੇ ਸਾਡੀ ਕਮਿਊਨਿਟੀ ਨੂੰ ਕੀ ਦੇਣ ਹੋਊਗੀ ਇਹਦੀ ਬਾਅਦ ਚ ਹਨਾ। ਉਹੀ ਗੱਲ ਹੈ ਨਾ, ਨਾਲੇ ਤੁਸੀਂ ਦੇਖ ਲਓ ਕੋਈ ਵੀ ਕੇਸ ਲੈ ਲਓ ਜਿਹਦੇ ਵਿੱਚ ਕਿ ਤੁਸੀਂ ਸ਼ਾਰਟਕੱਟ ਜਾਂ ਕੋਈ ਇਦਾਂ ਦਾ ਗਲਤ ਤਰੀਕਾ ਅਪਣਾਉਂਦੇ ਆ ਨਾ, ਉਹ ਬਹੁਤਾ ਚਿਰ ਨਹੀਂ ਰਹਿੰਦਾ ਹੈਨਾ, ਫੜਿਆ ਜਾਂਦਾ ਭਾਵੇਂ ਫੇਕ ਲਾਇਸੈਂਸ ਵਾਲੀ ਗੱਲ ਹੋ ਜਾਵੇ ਜਾਂ ਕੋਈ ਹੋਰ ਤੁਸੀਂ ਸਿਫਾਰਿਸ਼ ਕਰਕੇ ਕੋਈ ਜੋਬ ਲਈ ਆ, ਜਦੋਂ ਇੰਡੀਆ 'ਚ ਹੁਣ ਇੰਨੇ ਪੈਸੇ ਦੇ ਕੇ ਤੁਸੀਂ ਜੋਬਾਂ ਲੈਂਦੇ ਬਾਅਦ 'ਚੋਂ ਫੜੇ ਜਾਂਦੇ ਆ ਹੈਨਾ, ਜਾਂ ਹਾਂ ਤੁਸੀਂ ਗੌਰਮੈਂਟ ਤੋਂ ਖਾ ਰਹੇ ਆ ਗਾਂਹ ਫੜੇ ਗਏ ਤਾਂ ਫਿਰ ਉਹਦਾ ਜਿਹੜਾ ਕਿੰਨਾ ਭਰਨਾ ਪੈਂਦਾ ਹੈਨਾ, ਅਤੇ ਜਿਹੜੀ ਸ਼ਾਰਟਕੱਟ ਆ ਉਹ ਜ਼ਿਆਦਾ ਚਿਰ ਨਹੀਂ ਦਿੰਦੇ ਹੁੰਦੇ, ਉਹ ਥੋੜ੍ਹਾ ਸ਼ੋਰਟ ਟਰਮ 'ਚ ਤੁਹਾਨੂੰ ਆਰਾਮ ਦਿੰਦੇ ਪਰ ਲੌਂਗ ਟਰਮ 'ਚ ਤੁਹਾਨੂੰ ਤਕਲੀਫ ਦਿੰਦੇ ਆ ਹੈਨਾ। ਸਹੀ ਗੱਲ ਆ, ਬਾਕੀ ਤਾਂ ਇਹ ਗੱਲਾਂ ਭਰਾਵਾ ਸਕੀਮੀ ਬਹੁਤ ਹੈ ਪਰ ਆਪਣੇ ਬੰਦੇ ਹੈ ਨਾ ਕੋਈ ਨਾ ਕੋਈ ਲੱਭ ਹੀ ਲੈਂਦੇ ਆ, ਅੱਜ ਤਾਂ ਹੁਣ $5 'ਤੇ ਜੋਬ ਕਰਾਈ ਜਾਂਦੇ ਬਾਅਦ 'ਚੋਂ ਹੈ ਨਾ, ਫਿਰ ਫੜ ਹੋ ਜਾਂਦੇ ਆ, ਫਿਰ ਜਦੋਂ ਪੂਰੀ ਪ੍ਰੋਪਰਟੀ ਜ਼ਬਤ ਹੁੰਦੀ ਆ ਅਤੇ ਪ੍ਰੋਪਰਟੀ ਜ਼ਬਤ ਹੁੰਦੀ ਆ ਫਿਰ ਹੈ ਨਾ ਰੈਸਟੋਰੈਂਟ ਵਿਕ ਜਾਂਦੇ ਆ ਅਤੇ ਫਿਰ ਕਿੰਨਾ ਨਾਮ ਰੋਸ਼ਨ ਹੁੰਦਾ ਮੇਰੇ ਖਿਆਲ ਨਾਲ, ਸਾਰਿਆਂ ਨੂੰ ਪਤਾ ਹੀ ਆ ਪਰ ਕਿੰਨਾ ਨਾਮ ਰੋਸ਼ਨ ਹੁੰਦਾ ਆ ਫਿਰ ਲੋਕੀ ਸਾਨੂੰ ਪੁੱਛਦੇ ਕਹਿੰਦੇ ਯਾਰ ਤੇਰਾ ਤੁਹਾਡੇ ਆ ਨਾ ਕਮਿਊਨਿਟੀ ਦਾ ਇੱਦਾਂ ਆ ਜਾਂ ਤੁਹਾਡਾ ਫਲਾਨਾ ਬੰਦਾ ਜਾਂ ਕਿੱਦਾਂ ਵੀ ਆ ਹੈਨਾ। ਜਿੱਦਾਂ ਪਿੱਛੇ ਜੇ ਇੱਕ ਆਸਟ੍ਰੇਲੀਆ 'ਚੋਂ ਖਬਰ ਆਈ ਸੀ ਉਹ ਟੈਕਸੀ ਵਾਲਾ ਬੰਦਾ ਸੀਗਾ ਜਿਹੜਾ ਮੁੰਡਾ ਅਤੇ ਉਹਨੂੰ ਸਜ਼ਾ ਹੋਈ ਆ ਅਤੇ ਉਹ ਸਾਰੇ ਫਿਰ ਉਸ ਕੈਟਾਗਰੀ 'ਚ ਸਮਝਣੇ ਸ਼ੁਰੂ ਹੋ ਜਾਂਦੇ ਹੈ ਨਾ, ਅਤੇ ਇਸ ਲਈ ਸ਼ੋਰਟਕੱਟ ਨਾ ਵਰਤੋ, ਗਲਤ ਚੀਜ਼ਾਂ ਨਾ ਕਰੋ ਹੈ ਨਾ। ਠੀਕ ਹੈ ਤੁਹਾਨੂੰ ਥੋੜ੍ਹੀ ਮਿਹਨਤ ਜ਼ਿਆਦਾ ਕਰਨੀ ਪੈਣੀ ਪਰ ਤੁਹਾਨੂੰ ਘੱਟੋ ਘੱਟ ਰਾਤ ਨੂੰ ਨੀਂਦ ਤਾਂ ਚੈਨ ਦੀ ਆਊਗੀ ਨਾ, ਹੈ ਨਾ। ਮੁੜ ਕੇ ਐਵੇਂ ਗੋਲੀਆਂ ਖਾ ਕੇ BP ਵਧਾ ਲੈਣਾ, ਫਿਰ ਸ਼ੂਗਰ ਵੱਧ ਜਾਣੀ, ਬਿਮਾਰੀਆਂ ਲੱਗ ਜਾਣੀਆਂ, ਕੀ ਫਾਇਦਾ। ਉਹਨਾਂ ਨੂੰ ਘੱਟ ਖਾ ਲਵੇ ਤੇ ਹੱਕ ਦਾ ਖਾਵੇ, ਹੈ ਨਾ। ਅਚਾਰ ਨਾ ਫਿਰ ਪਹਿਲਾਂ ਤਾਂ ਘੇ ਪਾ ਖਾਧੀ ਹੁੰਦੀ ਹੈ ਨਾ, ਫਿਰ ਉਹ ਬਾਅਦ ਚੋਂ ਨਿਕਲਦੀ ਹੈ ਨਾ, ਫਿਰ ਪਹਿਲਾਂ ਤਾਂ ਕਹਿੰਦੇ ਘੇ ਦੇ ਕੜਛੇ ਪਾ ਦੋ ਭਾਵੇਂ ਦਾਸ, ਇੱਦਾਂ ਦੀ ਗੱਲ ਹੈ। ਅਤੇ ਇਹ ਗੱਲਾਂ ਸੀਗੀਆਂ, ਬਾਕੀ ਓਲੰਪਿਕ ਦੇ ਵਿੱਚ ਤੁਸੀਂ ਦੇਖ ਲਓ ਵੀ ਨਸ਼ੇ ਕਰਕੇ ਜਿੱਦਾਂ ਗਏ ਆ ਜਿਹੜੇ ਐਥਲੀਟ, ਬਾਅਦ 'ਚੋਂ ਹੁਣ ਬੈਨ ਲੱਗ ਗਿਆ ਆ ਜਾਂ ਬਹੁਤੇ ਤਾਂ ਫੜੇ ਗਏ ਆ, ਕਿੰਨੀ ਬਦਨਾਮੀ ਵਾਲੀ ਗੱਲ ਆ ਹੈ ਨਾ, ਬਸ ਤੁਸੀਂ ਉਹੀ ਮਿਹਨਤ ਥੋੜ੍ਹੀ ਜ਼ਿਆਦਾ ਲਾ ਲੈਂਦੇ ਅਤੇ ਸ਼ਾਇਦ ਚੱਲ ਮੈਡਲ ਨਾ ਵੀ ਆਉਂਦਾ, ਘੱਟੋ ਘੱਟ ਤੁਸੀਂ ਅਗਲੀ ਵਾਰ ਕੋਸ਼ਿਸ਼ ਤਾਂ ਕਰ ਸਕਦੇ। ਹੁਣ ਤਾਂ ਤੁਹਾਡੇ ਲਾਈਫ ਟਾਈਮ ਬੈਨ ਆ ਜਾਂ 4 ਸਾਲ ਦਾ ਬੈਨ ਆ, ਹੁਣ 4 ਸਾਲ ਵੇਟ ਕਰੋ, ਇਹਦਾ ਮਤਲਬ ਅਗਲੀ ਓਲੰਪਿਕ 'ਚ ਵੀ ਨਹੀਂ ਖੇਡ ਸਕਦਾ ਉਹ, ਕਿ ਓਲੰਪਿਕ ਹੁੰਦੇ 4 ਸਾਲ ਬਾਅਦ ਹੈ ਨਾ, ਜਦ ਨੂੰ ਉਹਦਾ ਬੈਨ ਹਟਣਾ ਤਦ ਤੇ ਓਲੰਪਿਕ ਫਿਨਿਸ਼ ਹੋ ਚੁੱਕੇ ਹੋਣੇ ਆ। ਅਤੇ ਇੱਦਾਂ ਦੀਆਂ ਗੱਲਾਂ ਜੀ। ਇਹ ਹੋਰ ਸੁਣਾਓ ਫਿਰ, ਗਾਣਿਆਂ ਦੀ ਗੱਲ ਕਰਦੇ ਹਾਂ ਆਪਾਂ ਵੀ, ਅੱਜ ਕੱਲ੍ਹ ਗਾਣੇ ਜਿਹੜੇ ਆ ਰਹੇ ਆ ਅਤੇ ਆਪਣੇ ਕੁਛ ਵਧੀਆ ਵੀ ਆ ਰਹੇ ਆ, ਕੁਛ ਜਿਹੜੇ ਆ ਕੀ ਕਹਿੰਦੇ ਉਹਨੂੰ ਵੀ ਵਧੀਆ ਆਇਆ ਗਾਣਾ, ਕਿਹੜਾ ਵਾਲਾ? ਆਪਾਂ ਸੁਣਦੇ ਆ ਚਾਹ ਚਾਹ ਆਪਣੀਆਂ ਗੱਡੀਆਂ ਚ ਵਜਾਉਣੇ ਗਾਣਾ, ਤੇ ਕੱਲ ਨੂੰ ਫਿਰ ਸਿੰਗਰਾਂ ਨੂੰ ਇਹੀ ਪ੍ਰਮੋਟ ਕਰਨਾ ਯਾਰ, ਉਹਦਾ ਗਾਣਾ ਚੱਲ ਪਿਆ, ਮੈਂ ਵੀ ਕੋਈ ਦਾਰੂ ਦੂਰੂ ਵਾਲਾ ਕੱਢਾ ਹਨਾ, ਇਹ ਤਾਂ ਚੱਲ ਹੋਰ ਨੀ ਕੋਈ ਚੱਲਦਾ ਚੁਲਦਾ। ਹਾਂ ਬਿਲਕੁਲ ਭਾਜੀ, ਤੇ ਫਿਰ ਉਹਦੇ ਚ ਕਸੂਰਵਾਰ ਸੁਧਰੇ ਆਪਾਂ ਆ ਹਨਾ। ਬਿਲਕੁਲ ਸਹੀ ਆ, ਇਹ ਤਾਂ ਗੱਲ ਹੈ। ਪਰ ਗੱਲ ਕੀ ਕਰੀਏ ਕਿ ਹੁਣ ਸਮਾਜ ਆਪਣਾ ਜਿਹੜੀ ਸੋਸਾਇਟੀ ਏਦਾਂ ਦੀ ਹੋ ਗਈ ਆ ਵੀ ਏਦਾਂ ਦੇ ਗਾਣੇ ਚੱਲਦੇ ਹੀ ਬਹੁਤ। ਅੱਛਾ ਵਜਾਉਨੇ ਆ ਗਾਣਾ ਆਪਾਂ। ਹਾਂ ਚਲੋ ਉਹ ਗਾਣਾ ਲਾਓ ਪਹਿਲਾਂ, ਗਾਣਾ ਲਾ ਹੀ ਦੇਣਾ ਥੋੜਾ ਆਪਾਂ ਨੱਚ ਟੱਪ ਲਈਏ ਨਾ, ਹੋਰ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਆਪਾਂ ਕਿਹੜੇ ਗਾਣੇ ਦੀ ਗੱਲ ਕਰ ਰਹੇ ਹਾਂ। ਪੈਗ ਪੁਗ ਲਾ ਲਿਆ ਕਰੀ, ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀ ਆ ਗਈ, ਮਨ ਸਮਝਾ ਲਿਆ ਕਰੀ, ਚੇਤਾ ਗਿਆ ਨਾ ਦਿਮਾਗ ਚੋਂ ਜੇ ਤੇਰਾ, ਉੱਤੋਂ ਪੈਗ ਪੁਗ ਲੱਗਾ ਹੋਇਆ ਮੇਰਾ, ਤੇਰੇ ਸਹੁਰੇ ਘਰੇ ਗੇਟ ਮੂਰੇ ਮਾਰੂ ਬੜਕਾ, ਹਸਵੈਣ ਨੂੰ ਬੁਲਾ ਲਿਆ ਕਰੀ, ਉਹ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਪੁਗ ਲਾ ਲਿਆ ਕਰੀ, ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀ ਆ ਸਮਝਾ ਲਿਆ ਕਰੀ, ਕੀਤੇ ਕੋਲ ਤੇ ਕਰਾਰਾਂ ਨੂੰ ਵੀ ਮੁੱਕਰ ਗਈ, ਹੜਾ ਹੜਾ ਸੀ ਉਹ ਪਾਈ ਜਿਹੜੀ ਸੌਂ ਤੋੜ ਦਈ, ਉਹ ਕੀਤੇ ਕੋਲ ਤੇ ਕਰਾਰਾਂ ਨੂੰ ਵੀ ਮੁੱਕਰ ਗਈ, ਹੜਾ ਹੜਾ ਸੀ ਉਹ ਪਾਈ ਜਿਹੜੀ ਸੌਂ ਤੋੜ ਦਈ, ਮੈਨੂੰ ਆਖਣੇ ਠੇਕੇ ਦੇ ਕੋਲ ਜਾ ਕੇ ਰਮ ਪੀ ਜੂੰਗਾ ਖਾਰੇ ਦੇ ਵਿੱਚ ਪਾ ਕੇ, ਬੋਤਲੀ ਚ ਦਿਸਗੀ ਜੇ ਤੂੰ ਬੱਲੀਏ ਕਹਿੰਦੀ ਬੋਤਲੀ ਚੜਾ ਲਿਆ ਕਰੀ, ਉਹ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਪੁਗ ਲਾ ਲਿਆ ਕਰੀ, ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀਏ ਕਹਿੰਦੀ ਮਨ ਸਮਝਾ ਲਿਆ ਕਰੀ। ਕਿੱਦਾਂ ਕਰ ਗਈ ਕਲੋਲਨੀ, ਬੜੇ ਯਾਦ ਆਉਂਦੇ ਕੀਤੇ ਤੇਰੇ ਚੋਲ ਮੋਲਨੀ, ਸਾਡੀ ਜ਼ਿੰਦਗੀ ਨਾ ਕਿੱਦਾਂ ਕਰ ਗਈ ਕਲੋਲਨੀ, ਬੜੇ ਯਾਦ ਆਉਂਦੇ ਕੀਤੇ ਤੇਰੇ ਚੋਲ ਮੋਲਨੀ, ਕੌਣ ਕਰੂ ਜ਼ੁਲਫਾਂ ਦੀਆਂ ਛਾਵਾਂ, ਗਲ ਪਾਉਂਦੀ ਸੀ ਜੋ ਗੋਰੀਆਂ ਨੀ ਬਾਵਾਂ, ਕਿੱਥੇ ਸੰਭੂ ਤੇਰੇ ਲਵ ਲੈਟਰ ਬਿਲੋ, ਕਹਿੰਦੀ ਜਾਜ ਜੇ ਬਣਾ ਲਿਆ ਕਰੀ, ਉਹ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਪੁਗ ਲਾ ਲਿਆ ਕਰੀ, ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀ ਆਏ ਗਈ ਮਨ ਸਮਝਾ ਲਿਆ ਕਰੀ। ਹੋਣੀ ਸੋਚਦੀ ਕਿ ਸਾਡੇ ਤੇ ਤੂਫਾਨ ਝੁੱਲ ਗਏ, ਟੁੱਟੀ ਮੀਤ ਦੀ ਤੇ ਕੁੜੀਆਂ ਨੂੰ ਰਾਹ ਖੁੱਲ ਗਏ, ਹੋਣੀ ਸੋਚਦੀ ਕਿ ਸਾਡੇ ਤੇ ਤੂਫਾਨ ਝੁੱਲ ਗਏ, ਟੁੱਟੀ ਮੀਤ ਦੀ ਕੁੜੀਆਂ ਨੂੰ ਰਾਹ ਖੁੱਲ ਕੇ, ਜੋ ਗਰੁੱਪ ਸੀ ਸਹੇਲੀਆਂ ਦਾ ਤੇਰਾ, ਰਾਹ ਮੱਲ ਮੱਲ ਪੈਂਦਾ ਹੁਣ ਮੇਰਾ, ਹੁੰਦੜੀ ਨੂੰ ਪੱਟਣ ਦੀ ਲਾਉਣ ਸ਼ਰਤਾਂ, ਤੂੰ ਵੀ ਚਿੱਤ ਤਰਸਾ ਲਿਆ ਕਰੀ, ਉਹ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਪੁਗ ਲਾ ਲਿਆ ਕਰੀ, ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀ ਆ ਗਈ ਮਨ ਸਮਝਾ ਲਿਆ ਕਰੀ। ਚਾਰ ਅੱਖਰ ਜੋੜ ਕੇ ਜਿਦਾਂ ਬਣਾ ਤਾ ਓਹਨੇ ਤੇ ਚੱਲਿਆ ਵੀ ਸ਼ਾਇਦ ਤਾਂ ਹੀ ਆ ਹਨਾ, ਤੇ ਬਾਕੀ ਨਹੀਂ ਬਿਲਕੁਲ ਇਹ ਗੱਲਾਂ ਸਹੀ ਆ ਵੀ ਅੱਜ ਕੱਲ੍ਹ ਉੱਦਾਂ ਗਾਇਕੀ ਤਾਂ ਹੋ ਹੀ ਗਈ ਆ, ਇੱਕ ਆਪਣੇ ਲੋਕਾਂ ਦਾ ਟੇਸਟ ਵੀ ਉੱਦਾਂ ਦਾ ਹੀ ਹੋ ਗਿਆ, ਜੇ ਉੱਦਾਂ ਦਾ ਗਾਣਾ ਨਹੀਂ ਗਾਉਂਗੇ ਚੱਲਦਾ ਹੀ ਨਹੀਂ ਹਨਾ, ਗਾਣੇ ਚੱਲਦੇ ਹੀ ਇੱਦਾਂ ਦੇ ਆ। ਇੱਕ ਹੁਣ ਆ ਸ਼ਰੀਮਾਨ ਭਾਜੀ ਦਾ ਕੈਰਮ ਬੋਰਡ, ਕੈਰਮ ਬੋਰਡ ਖੇਡਦੇ ਜੈਂਕੇ ਮਰਦ ਖੇਡਦਾ ਖਤਰਿਆਂ ਨਾਲ, ਖਤਰਿਆਂ ਨਾਲ ਦੱਸ ਤੇ ਪਤਾ ਨੀ ਕਹਿੰਦਾ ਜਿੱਦਣ ਦੀ ਜੱਟ ਨਾਲ ਜੁੜੀ ਹੈ ਨਿਤ ਖੈਬੜ ਦਾ ਚਤਰਿਆਂ ਨਾਲ, ਉਦੋਂ ਚਾਚੇ ਚਤਰੇ ਨੇ ਨਾਲ ਟਰੋਲ ਬਣਾ ਤਾ, ਕਹਿੰਦਾ ਅੱਛਾ ਹੁਣ ਮੇਰੇ ਨਾਲ ਖੇਡੂੰਗਾ ਤੂੰ, ਮੇਰੇ ਨਾਲ ਖੈਬੜੂੰਗਾ ਕਹਿੰਦਾ, ਹੈਨਾ ਸਹੀ ਆ। ਤੇ ਵਾਹ ਜੀ ਵਾਹ। ਅਤੇ ਆਪਣੇ ਨਹੀਂ ਬਿਲਕੁਲ, ਅਤੇ ਪਰ ਸ਼ਿਫਟ ਕਰਨੀ ਬਣਦੀ ਹੈ ਜੀ। ਆਪਣਾ ਲੇਟੈਸਟ ਗਾਣਾ ਇੱਕ ਆਇਆ ਸੀਗਾ ਸੱਤਾ ਵੈਰੋ ਵਾਲੀ ਅਤੇ ਗੁਰਸ਼ਬਦ ਉਹਨਾਂ ਦਾ ਜੇ ਗੀਤਕਾਰੀਆਂ, ਅਤੇ ਮੇਰੇ ਖਿਆਲ ਨਾਲ ਪਹਿਲੀ ਵਾਰ ਮਤਲਬ ਇੰਨੀ ਜ਼ਿਆਦਾ ਮਤਲਬ ਪੋਪੂਲੈਰਿਟੀ ਜਿਹੜੀ ਮਿਲੀ ਆ ਆਪਣੇ ਕਿਸੇ ਨਿਊਜ਼ੀਲੈਂਡ ਦੇ ਗਾਣੇ ਨੂੰ ਬਿਨਾਂ ਕਹੇ। ਲੋਕ ਸ਼ੇਅਰ ਕਰ ਰਹੇ ਆ, ਲੋਕਾਂ ਨੇ ਪ੍ਰੋਫਾਈਲ ਫੋਟੋਆਂ ਲਾ ਲਈਆਂ, ਹੈ ਨਾ, ਲੋਕਾਂ ਨੇ ਵੀਡੀਓ ਇੰਨਾ ਜ਼ਿਆਦਾ ਅਪ ਮਤਲਬ ਹਰੇਕ ਪੇਜ 'ਤੇ ਆਇਆ, ਹੈ ਨਾ। ਅਤੇ ਬਿਲਕੁਲ, ਅਤੇ ਉਹ 'ਚ ਗਿਆ ਗਿਆ ਆ ਵੀ ਕਿੱਦਾਂ ਅੱਜ ਕੱਲ੍ਹ ਦੇ ਗੀਤਕਾਰ ਆ ਜਿਹੜੇ ਆ ਇਕੱਠੇ ਹੋ ਗਏ, ਚਾਰ ਕਲਾਈਨਾਂ ਜਿੱਦਾਂ ਜੋੜ ਲੈਂਦੇ, ਹੈ ਨਾ। ਅਤੇ ਇੱਕ ਸਟੇਟਸ ਮੈਂ ਪੜ੍ਹਦਾ ਪਾਇਆ ਸੀਗਾ ਆਪਣੇ ਖਾਸ ਬੰਦੇ ਨੇ, ਕਹਿੰਦੇ ਸੋ ਸਿੰਪਲ ਚਾਰ ਅੱਖਰ ਚੱਕੋ ਜਿਵੇਂ ਹਨੇਰਾ ਤੇਰਾ ਮੇਰਾ ਗੇੜਾ ਪੇੜਾ ਚੁਫੇਰਾ ਬਨੇਰਾ, ਇਹਨਾਂ ਨੂੰ ਜੋੜ ਕੇ ਆਪਸ 'ਚ ਅਤੇ ਗਾਣਾ ਬਣ ਜਾਂਦਾ, ਹੈ ਨਾ। ਕਹਿੰਦਾ ਨੀ ਤੇਰੇ ਪਿੰਡ ਹੋ ਗਿਆ ਸੀ ਹਨੇਰਾ, ਨੀ ਮੈਂ ਮਾਰਿਆ ਸੀ ਬੁਲਟ ਉੱਤੇ ਗੇੜਾ, ਨੀ ਆਟਾ ਗੁੰਨਦੀ ਤਾਂ ਡਿੱਗ ਗਿਆ ਸੀ ਪੇੜਾ, ਬਾਹਰ ਵੇਟ ਮੈਂ ਕਰਦਾ ਅੱਜ ਖਾਲੀ ਤੱਕ ਕੇ ਚਵੇਰਾ, ਹੈ ਨਾ। ਮਤਲਬ ਕਿ ਅੱਜ ਕੱਲ੍ਹ ਇੱਦਾਂ ਇੱਦਾਂ ਦੇ ਗਾਣੇ ਆ ਗਏ ਆ, ਅਤੇ ਬਿਲਕੁਲ ਇਹੀ। ਅਤੇ ਬਹੁਤ ਵਧੀਆ ਗਾਣਾ ਸੀ, ਤਾਂ ਆਪਾਂ ਜਾਂਦੇ ਜਾਂਦੇ ਜ਼ਰੂਰ ਪਲੇ ਕਰਦੇ ਜਾਵਾਂਗੇ, ਅਤੇ ਜੇ ਸਾਨੂੰ ਆਸ ਆ ਵੀ ਤੁਹਾਨੂੰ ਪਸੰਦ ਆਊਗਾ, ਹੈ ਨਾ। ਚਲੋ, ਅਤੇ ਹੁਣ 8:46 ਹੋ ਗਏ ਆ, ਅਤੇ ਜਾਂਦੇ ਜਾਂਦੇ ਇੱਕ ਆਖਰੀ ਬੁਝਾਰਤ ਪਾ ਦਿੱਤੀ ਜਾਵੇ, ਹੈ ਦੇਖ ਲਓ ਭਾਅ ਜੀ, ਅਤੇ ਮਰਜ਼ੀ ਆ। ਠੀਕ ਹੈ ਜੀ, ਇਹ ਵੀ ਸੌਖੀ ਜੀ ਬੁਝਾਰਤ ਹੈ ਜੀ। ਇੱਕ ਕਮਰਾ ਆ, ਨਾ ਤਾਂ ਉਹਦੇ ਕੋਈ ਦਰਵਾਜ਼ਾ ਆ ਅਤੇ ਨਾ ਉਹਦੇ ਕੋਈ ਬਾਰੀਆਂ ਆ, ਤਾਂ ਤੁਸੀਂ ਉਹਦੇ ਵਿੱਚ ਫਸੇ ਹੋਏ, ਕਿੱਦਾਂ ਬਾਹਰ ਨਿਕਲੋਗੇ? ਨਾ ਦਰਵਾਜ਼ਾ ਆ ਨਾ ਬਾਰੀਆਂ, ਇੱਕ ਇੱਕ ਕਮਰਾ ਆ, ਨਾ ਉਹਦਾ ਕੋਈ ਦਰਵਾਜ਼ਾ ਆ ਨਾ ਉਹਦੇ ਬਾਰੀਆਂ ਆ, ਤੁਸੀਂ ਉਹ 'ਚ ਬਾਹਰ ਕਿੱਦਾਂ ਨਿਕਲੋਗੇ? ਬਾਜ਼ਾਰ ਤੇ ਆ ਯਾਰ, ਤੁਸੀਂ ਜੇ ਮੈਂ ਦੱਸਤਾ ਵੀ ਕਿੱਦਾਂ ਵੜਿਆ ਸੀ, ਫੇਰ ਸਾਰਾ ਉਹ ਭੇਤ ਖੁੱਲ ਜਾਣਾ। ਔਰ ਇਹੀ ਤਾਂ ਇੰਟਰਸਟਿੰਗ ਚੀਜ਼ ਹੈ ਇਹਦੇ ਵਿੱਚ। ਅਤੇ ਬਿਲਕੁਲ, ਅਖਰੀ 15 ਮਿੰਟ ਹੈਗੇ, ਆਪਾਂ 5 ਮਿੰਟ ਇਹ ਬੁਝਾਰਤ ਪਾਉਂਦੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਫਿਰ ਅਲਵਿਦਾ ਕਹਾਂਗੇ ਜੀ। ਅਤੇ ਤੁਸੀਂ ਸਾਨੂੰ ਇਹਦੇ ਜਵਾਬ ਦੇ ਸਕਦੇ ਹਾਂ ਜੀ 0800-03-03-98 'ਤੇ। ਅਤੇ ਜੇ ਕੋਈ ਗਾਣੇ ਦੀ ਫਰਮਾਇਸ਼ ਹੋਵੇ ਤਾਂ ਆਖਰੀ 2 ਫਰਮਾਇਸ਼ਾਂ ਆਪਾਂ ਜ਼ਰੂਰ ਪਲੇ ਕਰਕੇ ਚੱਲਾਂਗੇ ਜੀ। ਅਤੇ ਬੁਝਾਰਤ ਇੱਕ ਵਾਰੀ ਫੇਰ ਪਾ ਦਿੰਦੇ ਹਾਂ ਜੀ, ਤੁਸੀਂ ਇੱਕ ਕਮਰੇ ਦੇ ਵਿੱਚ ਆ, ਨਾ ਉਹਦੀ ਕੋਈ, ਉਹ ਤਾਂ ਹੋਇਆ ਵੀ ਕਿਸੇ ਨੇ ਪਹਿਲਾਂ ਪੁੱਛਿਆ ਵੀ ਪਹਿਲਾਂ ਮੁਰਗੀ ਆਈ ਕਾ ਮੁਰਗਾ, ਹੈ ਨਾ। ਇਹ ਤਾਂ ਉਹ ਗੱਲ ਹੋ ਗਈ, ਕਿਸੇ ਨੇ ਕਦੇ ਨੂੰ ਪੁੱਛਿਆ ਤੂੰ ਦੁੱਖ ਮੰਨਦਾ ਕਹਿੰਦਾ ਜੇ ਮੈਂ ਦੱਸਦਾ ਤਾਂ ਮੇਰੇ ਕੰਨ ਤੇ ਮਾਰੇਗਾ। ਬਾਕੀ ਜੀ ਗੱਲ ਸਹੀ ਆ। ਓਹੋ, ਥੈਂਕ ਯੂ ਜੀ। ਤੁਸੀਂ ਜਵਾਬ ਦੇਣਾ ਚਾਹੋਗੇ ਉਹਦਾ? ਬਸ ਆਹੀ ਆ ਜਵਾਬ ਮੇਰੇ ਕੋਲ। ਠੀਕ ਹੈ, ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ ਕਾਲ ਕਰਨ ਲਈ। ਓਕੇ ਜੀ। ਪਹਿਲਾਂ ਮੁਰਗੀ ਹੈ ਕਿ ਮੁਰਗਾ ਹੈ, ਕਹਿੰਦੇ ਇਹ ਦੱਸੋ ਆਂਡੇ 'ਚ ਵੜਿਆ ਕਿੱਦਾਂ ਸੀ। ਨਹੀਂ ਗੱਲ ਸਹੀ ਆ, ਪਰ ਇਹ ਜਿਹੜਾ ਸਵਾਲ ਹੈ ਇਹਦਾ ਬਹੁਤ ਸਿੰਪਲ ਜਿਹਾ ਜਵਾਬ ਆ, ਬਈ ਤੁਸੀਂ ਇਹ ਕਮਰੇ 'ਚ ਬੰਦ ਆ, ਨਾ ਉਹਦੇ ਤਾਕੀ ਆ ਨਾ ਦਰਵਾਜ਼ੇ ਆ, ਅਤੇ ਤੁਸੀਂ ਬਾਹਰ ਕਿੱਦਾਂ ਨਿਕਲੂਗੇ? ਹਰਮਨ, ਤੇਰੇ ਖਿਆਲ ਨਾਲ ਕੀ ਜਵਾਬ ਹੋ ਸਕਦਾ ਇਹਦਾ? ਕਮਰਾ ਬਣਾਇਆ ਕਿਹੜੇ ਮਿਸਤਰੀ ਨੇ ਪਹਿਲਾਂ ਤੁਹਾਨੂੰ ਲੰਮੇ ਬਈ? ਬੱਲਾ ਜੀ ਦਾ ਵਿਚਾਰ ਏਦਾਂ ਵੀ ਅੰਦਰ ਚੁੱਲਾ ਲੱਗਾ ਹੋਵੇ ਉੱਤੇ ਗੋਲਗਲੇ ਬਣਦੇ ਹੋਣ। ਕਿਆ ਬਾਤ ਹੈ, ਬਸ ਬਸ ਉਹੀ ਖਾਣ ਦੀ ਇੱਛਾ ਇੱਕ ਹੈਗੀ ਆ। ਠੀਕ ਹੈ, ਕੱਦੂਆਂ ਦੇ ਨਾਲ, ਹੈ ਨਾ, ਨਹੀਂ ਜੀ। ਚਲੋ ਜੀ, ਦੱਸੋ ਜੀ ਫਿਰ ਇਹਦਾ ਜਵਾਬ ਆਪਾਂ ਜਿਹੜਾ ਆ ਇਹਦਾ, ਨਹੀਂ ਤਾਂ ਆਪਾਂ 2-3 ਮਿੰਟ 'ਚ ਆਪਾਂ ਇਹਦਾ ਜਵਾਬ ਦੇਣਾ। ਚਲੋ ਕਾਲਰ ਜੁੜੇ, ਇਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ? ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। अंदर बड़िया ही नहीं होता बाहर ही पर बाजार ते ही आ बंदा कमरे दे बैच आ कमरे ना कोई ताकी आ ते ना कोई दरवाजा आ ते उनू बाहर कढ़ना किदा कढ़ांगे किदा निकलूगा बहुत ही ज्यादा जेड़ा यार मैनूं लगदा ए सवाल पहला होना चाहिदा सी ना पहला तो मिस्त्री लाओ बाहर भाजी बाहर दो नंबर ते कढ़ दे दो नंबर च कढ़ दे डोंकी लागे नहीं पर सोचो यार सोचो की हो सकदा इहदा ठीक है जी ओके जी ओके थैंक यू जी ते कॉल कहिंदे भी अंडे दी गल करदे होणे आ भी जिहड़ा कमरा आ ते ना उहदी ताकी ना दरवाजा आ ते भन के ही बाहर निकलदा लॉजिक बहुत वधिया पर इह उह जवाब नहीं जिहड़ा असीं लभ रहे आ जी पर गल इह भी बिल्कुल सही बैठदी आ भी जिहड़ा इक कमरा ही हुंदा अंडा जिहड़ा आ उहनूं तोड़ के ही कढ़दे आ चलो इक कॉलर होर जुड़े आ इहनां नाल गल कर लईए सति श्री अकाल जी तुसीं आउंदे रहो हां जी सति श्री अकाल सति श्री अकाल जी मतलब आराम ना ही निकल जूगा ठीक है जी ठीक है जी थैंक यू जी कॉल कर ली वैसे एक कॉलर बहुत ज्यादा क्लोज सी सही जवाब दे तुरके तुरके तो बाहर निकलूगा पर किदा निकलूगा पक्की गल है ਭਰਾਵਾ ਕਿੰਨਾ ਮੀਡੀਆ ਕਵਰੇਜ ਹੋਈ ਸੀ ਨਾ ਉਹਦੀ ਉਹਤੇ ਵੀ ਗੱਲ ਕਰਦੇ ਚਲੋ ਇੱਕ ਹੋਰ ਕਾਲਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਹਾਂਜੀ ਹਾਂਜੀ ਤੇ ਜਿਵੇਂ ਹਵਾਰਾ ਜੇਲ ਚੋਂ ਸੁਰੰਗ ਪੱਟ ਕੇ ਨਿਕਲ ਗਿਆ ਇਹ ਨਿਕਲ ਜੂ ਵਾਹ ਜੀ ਵਾਹ ਕੀ ਬਾਤ ਹੈ ਜੀ ਸਰਦਾਰ ਜੀ ਹਵਾਰੇ ਦੀ ਰੀਸ ਕਰ ਕੋਈ ਛੋੜੋ ਕਰ ਸਕਦਾ ਹੈ ਨਾ ਹਵਾਰਾ ਸਾਹਿਬ ਦੀ ਤਾਂ ਰੀਸ ਮੈਂ ਤੁਹਾਨੂੰ ਪਤਾ ਹੀ ਆ ਉਹਦੇ ਕੋਲ ਜਦ ਕੋਈ ਹਥਿਆਰੇ ਹੀ ਹੈ ਨਹੀਂ ਜਿੰਨਾ ਖੋਟਾ ਖਾਈ ਪੱਟੂਗਾ ਨਾ ਐਵੇਂ ਨਿਕਲੂ ਨਹੀਂ ਠੀਕ ਹੈ ਜੀ ਥੈਂਕ ਯੂ ਜੀ ਜਵਾਬ ਦੇਣ ਲਈ ਲਓ ਫਿਰ ਆਪਾਂ ਇਹ ਬੱਚੇ ਦੀ ਗੱਲ ਕਰਦੇ ਸਰੰਗ ਵਾਲੇ ਦੀ ਭਾਜੀ ਮੈਂ ਬੱਚੇ ਦੀ ਗੱਲ ਕਰਦਾ ਸੀ ਨਾ ਉਹਨੂੰ ਭਾਜੀ ਉੱਪਰੋਂ ਦੇ ਸਪਲਾਈ ਤੇ ਸਪਲਾਈ ਹੈ ਨਾ ਉਹ ਕਦੀ ਬਿਸਕੁਟ ਭੇਜਦਾ ਕਦੀ ਚੌਕਲੇਟ ਚੌਕਲੇਟ ਖਾ ਲਈ ਹੈ ਤਕਾਲਾ ਤਾਂ ਕਹਿੰਦਾ ਉਹਨੂੰ ਭਾਤ ਭਾਤੀ ਇਹ ਦੇਖੀਏ ਬੱਚਾ ਚੌਕਲੇਟ ਖਾ ਰਹਾ ਹੈ ਬੱਚੇ ਅਭੀ ਬੱਚੇ ਨੇ ਪੈਟੀ ਕੀ ਮੰਗ ਕੀ ਹੈ ਬੱਚਾ ਅਭੀ ਸਮੋਸੇ ਮੰਗ ਰਹਾ ਹੈ ਨਹੀਂ ਜਦੋਂ ਨਾ ਤਕਾਲਾ ਨੂੰ ਉਹਨੂੰ ਪੁੱਛਿਆ ਹਾਂ ਉਹ ਕਹਿੰਦੇ ਪ੍ਰਿੰਸ ਆਪਕੋ ਕੁਛ ਔਰ ਖਾਣੇ ਕੇ ਲਈ ਚਾਹੀਏ ਹੈ ਨਾ ਉਹ ਕਹਿੰਦਾ ਭਰਾਵਾ ਖੁਰਾਕ ਜਿਹੜਾ ਸਦਾਈ ਕਰਤਾ ਹੁਣ ਖਾਲੀ ਡੱਬਾ ਵੀ ਪੀਜੋ ਉਹ ਕਹਿੰਦਾ ਮੈਂ ਖਾਦਾ ਕੱਢਣਾ ਵੀ ਆ ਇਹ ਦੇਖੀਏ ਬੱਚਾ ਗੁਲਗੁਲੇ ਮੰਗ ਰਿਹਾ ਹੈ ਇਹ ਦੇਖੀਏ ਬੱਚਾ ਕੱਦੂ ਕੇ ਖਿਵਾਰੇ ਉਹ ਭਰਾਵਾ ਉਹਦੇ ਦੇਖੋ ਦੇਖੀ ਨਾ ਜਿੱਦਾਂ ਉਹ ਬਹੁਤ ਫੇਮਸ ਹੋ ਗਿਆ ਮੁੰਡਾ ਨਾ ਪ੍ਰਿੰਸ ਪ੍ਰਿੰਸ ਕਰਕੇ ਪਰ ਉਹਦੇ ਦੇਖੋ ਦੇਖੀ ਭਰਾਵਾ ਕਿਸੇ ਨੇ ਮੱਝ ਸਿੱਟਦੀ ਨਹੀਂ ਨਹੀਂ ਮੱਝ ਨਹੀਂ ਸਿੱਟਦੀ ਭਰਾਵਾ ਲੋਕੀ ਜਾਣ ਕੇ ਨਿਆਣੇ ਸਿੱਟਦੇ ਮੱਝ ਵੀ ਸਿੱਟੀ ਸੀ ਹਾਂ ਮੱਝ ਸਿੱਟੀ ਫਿਰ ਬਾਅਦ ਚ ਇੱਕ ਨਿਆਣਾ ਹੋਰ ਡਿੱਗ ਪਿਆ ਪਰ ਉਹ ਬੇਚਾਰਾ ਜਿੱਦਾਂ ਬਚਿਆ ਨਹੀਂ ਹੈ ਨਾ ਕਿਉਂਕਿ ਉਹਨੂੰ ਉਹਨੂੰ ਅਣਗਹਿਲੀ ਕਰਕੇ ਜਿੱਦਾਂ ਦੇਖਿਆ ਨਹੀਂ ਕਿਸੇ ਨੇ ਪਰ ਲੋਕਾਂ ਨੇ ਨਿਆਣੇ ਸਿੱਟਣੇ ਸ਼ੁਰੂ ਕਰਤੇ ਭਰਾਵਾ ਬੋਰ ਦੇ ਵਿੱਚ ਕਈ ਡਿੱਗੇ ਬਾਅਦ ਵਿੱਚ ਨਿਆਣੇ ਅਗਲੇ ਇੰਨੇ ਤਾਂ ਪੈਸੇ ਦੇ ਦਿੱਤੇ ਉਹਨੂੰ ਹੈ ਨਾ ਬਹੁਤ ਪੈਸੇ ਨਾਲੇ ਜਦੋਂ ਉਹਨੂੰ ਬਾਹਰ ਕੱਢਿਆ ਜਿਹੜੇ ਫੌਜੀ ਸੀ ਉਹਨਾਂ ਨੂੰ ਤਾਂ ਹੱਥ ਹੀ ਨਹੀਂ ਲਾਉਣ ਦਿੱਤਾ ਜੀ ਨਹੀਂ ਕੱਢਿਆ ਹੈ ਨਾ ਜਿਹੜੇ ਉੱਥੇ ਲੀਡਰ ਸੀ ਜਾਂ ਹੋਰ ਉਹ ਜਿਹੜੀ ਔਰਤ ਸੀ ਮੇਰੇ ਖਿਆਲ ਫੌਜੀ ਦੀ ਵਾਈਫ ਸੀਗੀ ਉਹ ਉਹਨੂੰ ਚੱਕ ਕੇ ਬੜੀ ਛੇਤੀ ਤਾਂ ਹੈ ਨਾ ਹੱਥ ਲਾਉਣ ਲੱਗ ਪਈ ਫੇਮਸ ਹੋਣ ਨੂੰ ਵੀ ਇੰਨੀ ਕਵਰੇਜ ਉਹਨੂੰ ਮਿਲ ਚੁੱਕੀ ਸੀ ਲੋਕੀ ਟੀਵੀ ਦੇ ਨਾਲ ਜੁੜੇ ਹੋਏ ਸੀ ਹਿਲਦੇ ਨਹੀਂ ਪਏ ਹਿਲਦੇ ਨਹੀਂ ਸੀ ਸਹੀ ਗੱਲ ਸਾਰੇ ਪਿੰਡ 'ਚ ਕਹਿੰਦੇ ਜੀ ਨਿਆਣਾ ਬੋਰ ਚ ਡਿੱਗਿਆ ਮੈਂ ਕਿਹਾ ਯਾਰੇ ਸਾਡੇ ਪਿੰਡ ਡਿੱਗਿਆ ਉਦੋਂ ਬਾਅਦ 'ਚ ਕਹਿੰਦੇ ਟੀਵੀ 'ਚ ਡਿੱਗਿਆ ਆਇਆ ਕਿਤੇ ਹਰਿਆਣੇ 'ਚ ਡਿੱਗਿਆ ਸੀ ਹਰਿਆਣੇ 'ਚ ਹਾਂ ਬੜੀ ਥਰਵਲੀ ਮਚੀ ਉਦੋਂ ਸਹੀ ਜਵਾਬ ਇਹ ਆ ਜੀ ਦੇਖੋ ਓਹਦਾ ਦਰਵਾਜ਼ਾ ਭਾਵੇਂ ਨਹੀਂ ਹੈਗਾ ਪਰ ਚਗਾਟ ਹੈਗੀ ਆ ਤੁਰ ਕੇ ਬਾਹਰ ਨਿਕਲਿਆ ਹੋਊਗਾ ਦਰਵਾਜ਼ਾ ਖਿੜਕੀਆਂ ਹੈ ਨਹੀਂ ਹਾਂ ਖਿੜਕੀਆਂ ਦਰਵਾਜ਼ੇ ਨਹੀਂ ਹੈਗੇ ਥਾਂ ਰੱਖਿਆ ਜਗ੍ਹਾ ਤਾਂ ਬਣੀ ਹੋਈ ਆ ਤੇ ਇਸ ਜਗ੍ਹਾ ਜੀ ਜਵਾਬ ਅਸੀਂ ਸਿਰਫ ਹਾਸੇ ਮਖੌਲ ਲਈ ਪਾਇਆ ਸੀਗਾ ਥੋੜੇ ਫਨ ਚੱਲ ਲਈ ਲਓ ਜੀ ਤੇ ਹੁਣ ਅਲਵਿਦਾ ਕਹਿਣ ਦਾ ਆ ਗਿਆ ਟਾਈਮ ਜੀ ਜੀ ਬਿਲਕੁਲ ਸਾਡੇ ਵੀ ਚੌਲ ਬਣੇ ਭਾਜੀ ਡੀਕਦੇ ਆ ਚੌਲ ਕਿਹੜੇ ਬਣੇ ਆ ਮੱਕੀ ਦੇ ਚੌਲ ਬਣੇ ਚੌਲ ਸਭ ਤੋਂ ਈਜ਼ੀ ਵੀ ਉਹੀ ਆ ਬਣਾਉਣੇ ਹਨਾ ਅੱਜ ਕੱਲ ਤਾਂ ਬੋਇਲਰ ਜੇ ਆ ਗਿਆ ਉਹਦੇ ਵਿੱਚ ਚੌਲ ਸਿੱਟੋ ਪਾਣੀ ਸਿੱਟੋ ਆਪਣੇ ਆਪ ਉਬਲ ਉਬਲ ਕੇ ਆ ਜਾਂਦੇ ਹਨਾ ਆਪਣੇ ਜਿਹੜੇ ਕੰਮ ਹੁੰਦੇ ਨਾ ਉਹਨਾਂ ਨੂੰ ਭਾਵੇਂ ਤੁਸੀਂ 15 ਰੋਟੀਆਂ ਦੇ ਦੋ ਨੀ 15 ਖਾ ਕੇ ਵੀ ਨਾ ਉਹਨਾਂ ਦਾ ਢਿੱਡ ਨੀ ਭਰਨਾ ਪਰ ਜੇ ਤੁਸੀਂ ਉਹਨਾਂ ਨੂੰ ਚੌਲ ਦੇ ਦੋਗੇ ਨਾ ਉਹ ਥੋੜੇ ਚੌਲਾਂ ਨਾਲ ਹੀ ਰੱਜ ਜਾਂਦੇ ਆ ਸਾਡੇ ਜਿੱਦਾਂ ਜਿਹੜਾ ਬੰਦਾ ਸੀਗਾ ਉਹਨੂੰ ਹਨਾ ਅਸੀਂ ਜਿੱਦਾਂ ਉਹਨੇ 15 ਰੋਟੀਆਂ ਗਿਣ ਕੇ ਜਿੱਦਾਂ ਉਹਨੇ ਖਾਣੀਆਂ ਹੈ ਉਦੋਂ ਬਾਅਦ ਵੀ ਉਹਨੇ ਚੌਲ ਭਾਲਣੇ ਵੀ ਚੌਲ ਦੇ ਦਿਓ ਹੁਣ ਜਿੱਦਾਂ ਆਪਾਂ ਦੇਖੋ ਆਪਾਂ ਪੰਜਾਬੀ ਆ ਜਿਹੜੇ ਮੱਝ ਦੇ ਦੁੱਧ ਤੇ ਜਾਂ ਗਾਈ ਦੇ ਦੁੱਧ ਤੇ ਲੱਗੇ ਹੋਆ ਜਾਂ ਫਿਰ ਆਪਾਂ ਰੋਟੀ ਮੱਕਾ ਤੇ ਲੱਗੇ ਹੋਆ ਨਾ ਕਣਕ ਤੇ ਆਪਣੀ ਰੋਟੀ ਤੋਂ ਬਗੈਰ ਤਸੱਲੀ ਨੀ ਹੁੰਦੀ ਉਹਨਾਂ ਦੀ ਚੌਲ ਤੋਂ ਬਗੈਰ ਨੀ ਆਏ ਆਪਾਂ ਆਟੇ ਤੇ ਲੱਗੇ ਹੋ ਚੌਲਾਂ ਤੇ ਲੱਗੇ ਗੱਲ ਸਹੀ ਹੈ ਆ ਹੁਣ ਬਿੱਲਾ ਦੇਖ ਲਓ ਗੁਗਲਿਆਂ ਤੇ ਲੱਗਿਆ ਹਨਾ ਗਲਗਲਿਆਂ ਤੇ ਲੱਗਿਆ ਦੋ ਘੰਟੇ ਟ੍ਰੈਫਿਕ ਚ ਬਦਲ ਰਿਹਾ ਬੇਚਾਰਾ ਹੁਣ ਨੀ ਆਉਂਦਾ ਔਕਲੈਂਡ ਨੂੰ ਹੁਣ ਨੀ ਆਉਂਦਾ ਔਕਲੈਂਡ ਨੂੰ ਭਰਾਵਾ ਮੈਂ ਤਾਂ ਮਾਊਂਟ ਵਲਿੰਟਾ ਤੋਂ ਆਉਂਦਾ ਤਾਂ 2 ਘੰਟੇ ਲੱਗ ਜਾਂਦੇ ਆ ਤੂੰ ਤਾਂ ਬਾਕੀ ਆ ਦੇਖ ਲੈ ਇਹ ਆ ਔਕਲੈਂਡ ਦਾ ਹਾਲ ਤੂੰ ਕਹਿੰਦਾ ਵੀ ਔਕਲੈਂਡ ਕੀ ਆ ਹੈਨਾ ਵੀ ਇੱਥੇ ਤਾਂ ਟ੍ਰੈਫਿਕ ਨੇ ਮਤਲਬ ਅੱਧੀ ਉਮਰ ਤਾਂ ਸਾਨੂੰ ਲੱਗਦਾ ਟ੍ਰੈਫਿਕ 'ਚ ਨਿਕਲ ਜਾਣੀ ਸਾਡੀ ਹੈ ਨਾ ਰੋਜ਼ 15 ਮਿੰਟ ਸਵੇਰ ਨੂੰ ਜਾਣ ਨੂੰ ਲੱਗਦੇ ਇਹ ਤਾਂ ਆ ਜਾ ਭਾਜੀ ਇੱਧਰ ਸਾਡੇ ਸ਼ਹਿਰਾਂ ਨੂੰ ਮੌਜ ਆ ਇੱਕ ਸੜਕ ਐ ਨੂੰ ਗੱਲ ਕਰੋ ਸਹੀ ਹੈ ਗੱਲ ਕਰਦੇ ਵਾਕਈ ਯਾਰ ਕੀ ਦੱਸੀਏ ਤੈਨੂੰ ਔਕਲੈਂਡ ਦੇ ਦੁੱਖ ਚਲੋ ਅਗਲੇ ਵੀ ਕਰਾਂਗੇ ਗੱਲਾਂ ਦੁੱਖ ਵੀ ਬਹੁਤ ਆ ਮਾਰਾ ਜੀ ਆਪਣੇ ਚੋਇਸ ਵਾਲਿਆਂ ਦੇ ਛੋਲੇ ਕੁਲਚੇ ਵੀ ਤੁਸੀਂ ਕਰਨੇ ਆਹੋ ਜੀ ਬਿਲਕੁਲ ਬਿਲਕੁਲ ਫੋਨ ਕੀਤਾ ਟੇਕ ਅਵੇ ਕਰਾ ਲੈਣਾ ਸੀ ਕਹਿੰਦਾ ਮੈਨੂੰ ਫੋਨ ਨਹੀਂ ਕੀਤਾ ਉੱਥੇ ਗੋਲਗੱਲੇ ਥੋੜੀ ਮਿਲਦੇ ਆ ਸ਼ਕਰਪਾਰੇ ਮਿਲਦੇ ਉੱਥੇ ਸਿਰ ਚਲੋ ਇਹਨੂੰ ਹੁਣ ਇੱਕ ਖਿਲਾ ਦਿਓ ਨਿਆਣਾ ਹੋਊਗਾ ਇੱਕ 50 ਵਾਲਾ ਪੀਜ਼ਾ ਤੇ ਇੱਕ 50 ਵਾਲੇ ਸਮੋਸਿਆਂ ਦੀ ਪਲੇਟ ਹੈ ਨਾ ਬਸ ਆ ਦੋ ਜੀ ਬਸ ਇਹਨੂੰ ਭਾਜੀ ਇੱਕ ਸਮੋਸਾ ਫੜਾ ਦਿਓ ਉੱਥੇ ਹੱਥ ਤੇ ਲੈ ਕੇ ਹੁਣ ਤਾਂ ਬੰਦ ਹੋ ਗਿਆ ਹੋਣਾ ਮੈਨੂੰ ਲੱਗਦਾ ਨਹੀਂ ਖੁੱਲਾ ਆਪਣਾ ਮੰਡਰੇਵੇ ਵਾਲਾ ਫਲੇਮ ਹਾਂ ਚਲੋ ਉੱਥੇ ਚੱਲਦੇ ਹਾਂ ਲਓ ਜੀ ਫਿਰ ਆਪਾਂ ਮਿਲਦੇ ਹਾਂ ਜੀ ਫਲੇਮ ਇੰਡੀਅਨ ਰੈਸਟੋਰੈਂਟ ਦੇ ਵਿੱਚ